ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ। ਚੌਪਈ ਪ੍ਰੇਮ ਭਗਤ ਕੇ ਭੂਖਨ ਚਾਰ ਲਖਨ ਗਿਆਨ ਕੋ ਲੋਚਨ ਚਾਰ ਚਾਰ ਪਦਾਰਥ ਕੋ ਦਾਤਾਰ ਚਾਰ ਜੋ ਯੁਗ ਤਿਨ ਮਹਿ ਗਤਕਾਰ ਪ੍ਰੇਮ ਭਗਤ ਕੇ ਭੂਖਨ ਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਰ ਸੰਗਤ ਜੀ, ਆਪਾਂ ਕੀਰਤਨ ਤੋਂ ਉਪਰੰਤ ਗੁਰੂ ਮਹਾਰਾਜ ਜੀ ਦਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਤਸਾ ਛੰਦਾਬੰਦੀ ਵਿੱਚ ਲਿਖਿਆ ਹੈ, ਉਹ ਮੁੱਢ ਤੋਂ ਪ੍ਰਾਰੰਭ ਕੀਤਾ ਹੈ। ਕਵੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਦਸਾਂ ਜਾਮਿਆਂ ਦੇ ਮਹਿਮਾ ਦੇ ਮੰਗਲ ਕੀਤੇ। ਉਦੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਵਡਿਆਈ ਦਾ ਮੰਗਲ, ਫਿਰ ਜਿਸਨਾਂ ਦੇ ਪਾਸੋਂ ਆਪ ਜੀ ਨੇ ਇਹ ਬ੍ਰਹਮ ਵਿੱਦਿਆ ਪੜ੍ਹੀ, ਗੁਰਮਤਿ ਵਿੱਦਿਆ ਦੀ ਪ੍ਰਾਪਤੀ ਕੀਤੀ, ਉਹ ਵਿਦਿਆ ਦਾਤੇ ਦੀ ਮਹਿਮਾ ਦਾ ਮੰਗਲ। ਉਦੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਜੋ ਪੰਜ ਪਿਆਰੇ ਮੂਲ ਮੰਤਰ ਦੇ ਨਾਲ ਪੰਜ ਵਾਰੀ ਗੁਰਮੰਤਰ ਦੁਹਰਾਉਂਦੇ ਹੈ, ਵਾਹਿਗੁਰੂ ਵਾਹਿਗੁਰੂ ਜਪਾਉਂਦੇ ਹੈ, ਉਹ ਵਾਹਿਗੁਰੂ ਮੰਤਰ ਦੀ ਮਹਿਮਾ ਦੇ ਮੰਗਲ ਕੀਤੇ ਆਪ ਜੀ ਨੇ। ਵੀ ਇਹ ਵਾਹਿਗੁਰੂ ਗੁਰਮੰਤਰ ਵਿੱਚ ਚਾਰ ਅੱਖਰ ਆਉਂਦੇ ਨੇ। ਪਹਿਲਾ ਵਾਹਵਾ ਅੱਖਰ ਹੈ, ਫਿਰ ਦੂਜਾ ਹਾਹਾ, ਤੀਸਰਾ ਹੈ ਗੁੱਗਾ, ਅਖੀਰ ਅਤੇ ਚੌਥਾ ਹੈ ਰਾਰਾ। ਵੀ ਇਹ ਚੌਹਾਂ ਅੱਖਰਾਂ ਕਰਕੇ ਵਾਹਿਗੁਰੂ ਗੁਰਮੰਤਰ ਬਣਿਆ ਹੈ। ਇਹ ਪਰਮੇਸ਼ੁਰ ਦੇ ਕਿਹੜੇ ਕਿਹੜੇ ਨਾਮਾਂ ਤੋਂ ਇਹ ਬੀਜ ਰੂਪ ਦੇ ਵਿੱਚ ਇੱਕ ਇੱਕ ਅੱਖਰ ਲਿਆ ਹੈ ਉਹਦੀ ਵਾਕਫੀਅਤ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਤਿਹਾਸ ਰਾਹੀਂ ਹਾਸਲ ਕੀਤੀ ਸੀ। ਜਿਹੜਾ ਪਹਿਲਾ ਅੱਖਰ ਵਾਹਵਾ ਹੈ ਇਸ ਸਤਯੁਗ ਦੇ ਵਿੱਚ ਜਿਹੜਾ ਨਾਮ ਵਾਸਦੇਵ ਕਰਕੇ ਪ੍ਰਸਿੱਧ ਸੀ ਪਰਮੇਸ਼ੁਰ ਦਾ, ਲੋਕ ਵਾਸਦੇਵ ਦਾ ਜਾਪ ਕਰਦੇ ਸਨ ਜਿਸ ਕਰਕੇ ਉਹ ਜੋ ਪਰਮੇਸ਼ੁਰ ਦਾ ਵਾਸਦੇਵ ਨਾਮ ਹੈ ਉਹ ਤਾਂ ਅੱਖਰ ਵਾਹਵਾ ਲੈ ਲਿਆ ਪਹਿਲਾ। ਇਹ ਤ੍ਰੇਤੇ ਦੇ ਵਿੱਚ ਹਰ ਹਰ ਕਰਦੇ ਸਨ ਜਿਸ ਕਰਕੇ ਫਿਰ ਦੂਸਰਾ ਜਿਹੜਾ ਇਹ ਅੱਖਰ ਹੈ ਹਾ ਉਹ ਹਰ ਨਾਮ ਤੋਂ ਲਿਆ ਹੈ। ਤੀਜਾ ਜੋ ਗੱਗਾ ਅੱਖਰ ਹੈ ਦੁਆਪਰ ਦੇ ਯੁੱਗ ਦੇ ਵਿੱਚ ਗੋਬਿੰਦ ਗੋਬਿੰਦ ਜਪਦੇ ਸਨ ਅਤੇ ਗੋਬਿੰਦ ਵੀ ਇੱਕ ਪਰਮੇਸ਼ੁਰ ਦਾ ਨਾਮ ਹੈ, ਹਰ ਵੀ ਅਤੇ ਵਾਸਦੇਵ ਵੀ ਉਸ ਦੇ ਨਾਮ ਹੈ। ਜਿਵੇਂ ਗੁਰੂ ਕਲਗੀਧਰ ਜੀ ਨੇ ਤਾਂ ਪਰਮੇਸ਼ੁਰ ਦੇ ਬੇਨਤੀ ਨਾਮ ਲਿਖੇ ਹੈ, ਜਾਪ ਸਾਹਿਬ ਬਾਣੀ ਸ਼ੁਰੂ ਕਰੋ ਅਤੇ ਨਾਲੇ ਤਾਂ ਨਮਸਕਾਰਾਂ ਨਾਲੇ ਉਹਦੇ ਨਾਂ ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਇੱਕ ਹੈ, ਨਮਸਤੰ ਅਨੇਕ ਹੈ, ਨਮਸਤੰ ਅਪੂਤੇ। ਯਾਨੀ ਨਮਸਤੋਂ ਤੋਂ ਅੱਗੇ ਜਿਹੜਾ ਕੋਈ ਆਇਆ ਅਕਾਲੇ ਹੈ ਇੱਕ ਪਰਮੇਸ਼ੁਰ ਦਾ ਨਾਂ ਹੈ, ਜੇ ਕਿਰਪਾਲੂ ਹੈ ਤਾਂ ਇਹ ਵੀ ਪਰਮੇਸ਼ੁਰ ਦਾ ਨਾਮ ਹੈ, ਜੇ ਅਗੰਜੇ ਕਿਹਾ ਅਪੰਜੇ ਕਿਹਾ ਉਦਾਰੇ ਕਿਹਾ ਅਪਾਰੇ ਕਿਹਾ ਸਭ ਪਰਮੇਸ਼ੁਰ ਦੇ ਨਾਂ ਹੈ। ਪਰ ਮੁੱਖ ਰੂਪ ਦੇ ਵਿੱਚ ਚੌਂ ਯੁਗਾਂ ਵਿੱਚ ਇਹ ਚਾਰ ਨਾਮ ਵਿਸ਼ੇਸ਼ ਸੀ, ਇੱਕ ਵਾਸਦੇਵ ਸਤਯੁਗ ਦੇ ਵਿੱਚ ਅਤੇ ਤ੍ਰੇਤੇ ਦੇ ਵਿੱਚ ਹਰ ਹਰ ਅਤੇ ਦੁਆਪਰ ਦੇ ਵਿੱਚ ਗੋਬਿੰਦ ਗੋਬਿੰਦ ਅਤੇ ਕਲਯੁਗ ਦੇ ਵਿੱਚ ਜਿਹੜਾ ਰਾਮ ਹੈ ਰਾਰਾ ਅੱਖਰ ਹੈ ਹੈ। ਭਾਵੇਂ ਰਾਮ ਵਗੈਰਾ ਨਾਮ ਪਹਿਲੇ ਯੁਗਾਂ ਵਿੱਚ ਵੀ ਸੀ ਅਤੇ ਜਪਦੇ ਵੀ ਸੀ ਲੋਕ, ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਰਾਮ ਜਪੋ ਜੀ ਐਸੇ ਐਸੇ ਧਰੂਹ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਧਰੂਹ ਅਤੇ ਪ੍ਰਹਿਲਾਦ ਦੋਵੇਂ ਸਤਯੁਗ ਵਿੱਚ ਹੋਏ, ਪਰ ਵੇਖ ਲਓ ਉਹ ਪ੍ਰਹਿਲਾਦ ਜਿਹੜਾ ਸੀ ਉਹ ਕਹਿੰਦਾ ਜਲ ਵਿੱਚ ਰਾਮ ਥਲ ਵਿੱਚ ਰਾਮ, ਹੇਠਾਂ ਵੀ ਉੱਪਰ ਵੀ ਸਾਰੇ ਪਾਸੇ ਰਾਮ ਰਾਮ ਹੈ। ਜਾਣੀ ਉਹ ਰਾਮ ਚੰਦਰ ਤਾਂ ਉਦੋਂ ਹੋਇਆ ਹੀ ਨਹੀਂ ਸੀ, ਰਾਮ ਚੰਦਰ ਦਾ ਇੱਕ ਨਾਂ ਰੱਖਿਆ ਗਿਆ ਸੀ ਪਰਮੇਸ਼ੁਰ ਦੇ ਨਾਂ 'ਤੇ, ਦਸ਼ਰਥ ਨੇ ਰੱਖਿਆ ਸੀ। ਉਹ ਆਕਾਸ਼ਬਾਣੀ ਹੋਈ ਸੀ ਵੀ ਜਿਹੜਾ ਤੂੰ ਆ ਬੱਚੇ ਨੂੰ ਸਰਵਣ ਨੂੰ ਮਾਰ ਬੈਠਾ ਹੈ ਇਹਦਾ ਪ੍ਰਾਸ਼ ਇਹੀ ਹੈ ਵੀ ਆਪਣੇ ਪੁੱਤਰ ਦਾ ਨਾਮ ਤੂੰ ਰਾਮ ਰੱਖ ਲਈ, ਉਹ ਜਪੀ ਜਾਈ ਇਹ ਹੱਤਿਆ ਤੇਰੀ ਲੱਥ ਜਾਊਗੀ। ਇਸ ਕਰਕੇ ਦਸ਼ਰਥ ਫਿਰ ਉਹ ਪੁੱਤਰ ਦੇ ਬਹਾਨੇ ਰਾਮ ਰਾਮ ਜਪਦਾ ਸੀ। ਇਸੇ ਤਰ੍ਹਾਂ ਕਿ ਕਿਸੇ ਸਾਧੂ ਨੇ ਉਹ ਅਜਾਮਲ ਪਾਪੀ ਨੂੰ ਪਰਮੇਸ਼ੁਰ ਦਾ ਨਾਮ ਨਰਾਇਣ ਨਰਾਇਣ ਜਪਣ ਲਈ ਕਿਹਾ ਸੀ, ਉਹ ਅੰਤਕਾਲ ਨਾਰਾਇਣ ਅਜਾਮਲ ਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ। ਜੋ ਜਦੋਂ ਅੰਤ ਦਾ ਸਮਾਂ ਆਇਆ ਜਮਦੂਤ ਆਏ ਉਹਨੂੰ ਲੈਣ ਵਾਸਤੇ ਅਜਾਮਲ ਨੂੰ, ਅਤੇ ਪੁੱਤਰ ਦੇ ਬਹਾਨੇ ਉਹਨੂੰ ਕਹਿੰਦੇ ਨਰਾਣ ਦੀ ਹੋਸ਼ ਆ ਗਈ, ਖਬਰ ਆ ਗਈ। ਉਹ ਪੁੱਤਰ ਦੇ ਬਹਾਨੇ ਫਿਰ ਆਵਾਜ਼ਾਂ ਮਾਰਨ ਲੱਗਿਆ ਆ ਵੀ ਨਰਾਇਣ ਮੇਰੀ ਰਕਸ਼ਾ ਕਰ, ਜਮਦੂਤਾਂ ਤੋਂ ਮੈਨੂੰ ਬਚਾ। ਅਤੇ ਉਹ ਅਸਲੀ ਜਿਹੜਾ ਨਰਾਇਣ ਆ ਉਹਨੂੰ ਚੇਤੇ ਕਰ ਰਿਹਾ ਸੀ ਪੁੱਤਰ ਦੇ ਬਹਾਨੇ। ਫਿਰ ਅਸਲੀ ਨਰੈਣ ਨੇ ਆ ਕੇ ਜਮਕੰਕਰ ਮਾਰ ਬਜ਼ਾਰੇ ਲਿਖਿਆ ਬਾਣੀ ਵਿੱਚ, ਜਮਕੰਕਰ ਮਾਰ ਕੇ ਖੜਾ ਤੇ ਉਹਨੇ ਭਜਾ ਤੇ। ਇਸ ਤਰ੍ਹਾਂ ਇਹ ਜਿਹੜੇ ਚਾਰ ਅੱਖਰ ਹੈ ਇਹ ਚਾਹ ਨਾਮਾਂ ਦਾ ਬੀਜ ਰੂਪ ਹੈ। ਇੱਕ ਅੱਖਰ ਲੈ ਕੇ ਅਤੇ ਫਿਰ ਇਹ ਵਾਹਿਗੁਰੂ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ। ਚਾਹ ਯੁਗਾਂ ਦਾ ਜਾਪ, ਚਾਹ ਨਾਮਾਂ ਦਾ ਜਾਪ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਹੋ ਜਾਂਦਾ ਹੈ। ਸੋ ਇੱਕ ਨਾਮ ਵਾਹਿਗੁਰੂ ਜਪਣ ਨਾਲ ਚਾਹ ਨਾਮਾਂ ਦਾ ਜਾਪ ਇਕੱਠਾ ਹੁੰਦਾ ਹੈ। ਜਾਣੀ ਵਾਸਦੇਵ ਵਾਸਦੇਵ ਜਪਣ ਦੀ ਲੋੜ ਨਹੀਂ ਹੈ, ਜਾਂ ਹਰ ਹਰ ਜਪਣ ਦੀ ਲੋੜ ਨਹੀਂ ਹੈ, ਗੋਬਿੰਦ ਗੋਬਿੰਦ ਜਪਣ ਦੀ ਜਾਂ ਰਾਮ ਰਾਮ ਦੀ। ਭਾਵੇਂ ਗੁਰਬਾਣੀ ਵਿੱਚ ਜ਼ਿਆਦਾ ਰਾਮ ਰਾਮ ਹਰ ਹਰ ਗੋਬਿੰਦ ਆਇਆ, ਵਾਹਿਗੁਰੂ ਘੱਟ ਆਇਆ ਹੈ, ਪਰ ਸਾਡੇ ਗੁਰਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿਰੜਾਇਆ ਹੈ, ਜਿਸ ਕਰਕੇ ਜੋ ਸਾਨੂੰ ਦਿਰੜਾਇਆ ਸਾਡੇ ਲਈ ਉਹੀ ਮਹਾਨ ਹੈ। ਫਿਰ ਗੁਰੂ ਕਲਗੀਧਰ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਹੀ ਸਾਨੂੰ ਗੁਰਮੰਤਰ ਦ੍ਰਿੜ ਕਰਵਾਇਆ ਹੈ। ਇਸ ਕਰਕੇ ਖਾਲਸੇ ਪੰਥ ਲਈ ਵਾਹਿਗੁਰੂ ਗੁਰਮੰਤਰ ਸ਼੍ਰੋਮਣੀ ਹੈ, ਬਾਕੀ ਨਾਂ ਆਪੋ ਆਪਣੇ ਥਾਂ ਵਿਸ਼ੇਸ਼ ਹੈ, ਮਹਾਨ ਹੈ, ਸਤਿਕਾਰਯੋਗ ਹੈ। ਪਰ ਜਿਹੜਾ ਸਤਿਗੁਰੂ ਨੇ ਦ੍ਰਿੜਾਇਆ ਉਹ ਸਾਡੇ ਲਈ ਪਾਰ ਉਤਾਰੇ ਦਾ ਕਾਰਨ ਹੈ। ਸੋ ਇਹ ਕਵੀ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ, ਜਿਸ ਕਰਕੇ ਗੁਰਮੰਤਰ ਦ੍ਰਿੜ ਕੀਤਾ ਸੀ, ਅਤੇ ਤੜਕੇ ਉੱਠ ਕੇ ਗੁਰਮੰਤਰ ਦਾ ਆਪ ਜਾਪ ਅਭਿਆਸ ਵੀ ਕਰਦੇ ਸਨ। ਅਤੇ ਆਹ ਜਿਹੜੀ ਬਖਸ਼ਿਸ਼ ਹੈ ਵਾਹਿਗੁਰੂ ਗੁਰਮੰਤਰ ਦੇ ਜਾਪ ਨਾਲ ਕਵੀ ਜੀ ਨੂੰ ਹੋਈ ਸੀ, ਜੋ ਸਾਰਾ ਇਤਿਹਾਸ ਉਹਨਾਂ ਨੇ ਮਹਾਰਾਜ ਵੱਲ ਲਿਖ ਦਿੱਤਾ। ਜਿਸ ਕਰਕੇ ਆਪ ਜੀ ਨੇ ਇਹ ਇਤਿਹਾਸ ਰਚਣ ਤੋਂ ਪਹਿਲਾਂ ਵਾਹਿਗੁਰੂ ਮੰਤਰ ਦੀ ਮਹਿਮਾ ਕੀਤੀ ਹੈ ਵੀ ਇਹ ਮਹਾਨ ਤੋਂ ਮਹਾਨ ਹੈ। ਉਸ ਤੋਂ ਬਾਅਦ ਫਿਰ ਵੀ ਜਿਵੇਂ ਵਿਵੇਕ ਰਾਜਾ ਹੈ, ਬ੍ਰਹਮ ਗਿਆਨ ਇੱਕ ਰਾਜਾ ਹੈ, ਉਹਦੀ ਬ੍ਰਹਮ ਗਿਆਨ ਦੀ ਫੌਜ ਦੇ ਵਿੱਚ ਇਹ ਜਿਹੜੇ ਵਾਹਿਗੁਰੂ ਨਾਮ ਦੇ ਚਾਰ ਅੱਖਰ ਹੈ, ਚਾਰ ਸੈਨਾਪਤੀ ਹੈ, ਚਾਰ ਕਮਾਂਡਰ ਹੈ। ਹਾਥੀਆਂ ਵਾਲੀ ਫੌਜ ਹੁੰਦੀ ਹੈ, ਘੋੜਿਆਂ ਵਾਲੀ ਫੌਜ ਹੁੰਦੀ ਹੈ, ਰਸਾਂ ਵਾਲੀ ਫੌਜ ਹੁੰਦੀ ਹੈ, ਪੈਦਲ ਹੁੰਦੀ ਹੈ। ਉਹ ਅੱਜ ਕੱਲ੍ਹ ਥੋੜ੍ਹੀ ਜਿਹੀ ਉਹਦੇ ਵਿੱਚ ਤਬਦੀਲੀ ਜੀ ਆ ਗਈ ਹੈ। ਆ ਜਿਹੜੇ ਰਸਾਂ ਵਾਲੀ ਫੌਜ ਹੈ ਉਹ ਸਮਝ ਲਓ ਜਿਵੇਂ ਆ ਫੌਜੀ ਗੱਡੀਆਂ ਆ ਗਈਆਂ ਰਸਾਂ ਦੇ ਥਾਂ, ਅਤੇ ਘੋੜਿਆਂ ਨੇ ਆ ਪੈਂਟਨ ਟੈਂਕਾਂ ਦੀ ਥਾਂ ਲੈ ਲਈ ਹੈ। ਇਸ ਤਰ੍ਹਾਂ ਇਹ ਜਿਹੜੇ ਉਹ ਥੋੜ੍ਹੇ ਥੋੜ੍ਹੇ ਵਿੱਚ ਉਹ ਫਰਕ ਜਿਹੇ ਆ ਗਏ ਹਨ, ਅਤੇ ਹੈ ਉਹੀ ਚਾਰ ਤਰ੍ਹਾਂ ਦੀ ਫੌਜ, ਅਤੇ ਚਾਰ ਹੀ ਉਹਨਾਂ ਦੇ ਵੱਖਰੋ ਵੱਖਰੇ ਕਮਾਂਡਰ ਹੁੰਦੇ, ਸੈਨਾਪਤੀ ਹੁੰਦੇ ਹਨ। ਇੱਧਰ ਕਹਿੰਦੇ ਜਿਹੜਾ ਬ੍ਰਹਮ ਗਿਆਨ ਹੈ, ਬਹੁਤ ਵੱਡਾ ਪਾਤਸ਼ਾਹ ਰਾਜਾ ਹੈ, ਉਹਦੀ ਫੌਜ ਦੇ ਇਹ ਜਿਹੜੇ ਚਾਰੇ ਅੱਖਰ ਵਾਹਿਗੁਰੂ ਨਾਮ ਦੇ ਹੈ, ਇਹ ਕਹਿੰਦੇ ਚਾਰ ਕਮਾਂਡਰ ਹੈ, ਚਾਰ ਸੈਨਾਪਤੀ ਹੈ। ਉੱਧਰ ਦੁਸ਼ਮਣ ਕਹਿੰਦੇ ਮੋਹ ਰਾਜਾ, ਉਹਦੀ ਜਿਹੜੀ ਫੌਜ ਹੈ ਕਾਮ ਕ੍ਰੋਹ ਲੋਹ ਮੋਹ ਹੰਕਾਰ ਆਦਿਕ, ਕਹਿੰਦੇ ਸਾਰਿਆਂ ਨੂੰ ਜਿੱਤ ਕੇ ਇਹ ਜਿਹੜੇ ਸੈਨਾਪਤੀ ਹੈ ਖੰਨਾ ਛੇਤੀ ਮਾਰ ਲੈਂਦੇ ਹੈ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਹਦੀ ਆਸਰੀ ਸੰਪਰਾ ਖਤਮ ਹੋ ਜਾਂਦੀ, ਮਰ ਮੁੱਕ ਜਾਂਦੀ ਹੈ। ਸੋ ਇਸ ਤਰ੍ਹਾਂ ਅੱਜ ਅੱਗੇ ਵੀ ਵਾਹਿਗੁਰੂ ਮੰਤਰ ਦੀ ਮਹਿਮਾ ਕਵੀ ਜੀ ਕਰ ਰਿਹਾ ਵੀ ਕੈਸਾ ਨਾਮ ਹੈ, ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ। ਇਉਂ ਜਿਵੇਂ ਕੋਈ ਦੇਵੀ ਹੋਵੇ ਜਾਂ ਸੋਹਣੀ ਸੁਨੱਖੜੀ ਕਿਸੇ ਦੀ ਲੜਕੀ ਹੋਵੇ ਅਤੇ ਉਹਦੇ ਗਹਿਣੇ ਗੁਣੇ ਪਾਏ ਹੋਣ ਤਾਂ ਹੋਰ ਸਜ ਵੱਜ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ ਇਹ ਤਾਂ ਦੇਵੀ ਵਾਂਗ ਹੈ ਜਾਂ ਸੁੰਦਰ ਲੜਕੀ ਵਾਂਗ ਹੈ, ਅਤੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਚਾਰ ਅੱਖਰ ਹੈ ਇਹ ਚਾਰ ਤਰ੍ਹਾਂ ਦੇ ਗਹਿਣੇ ਹੈ। ਜਿਹੜਾ ਕੋਈ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਨਾ, ਜਾਂ ਪ੍ਰੇਮ ਨਾਲ ਭਗਤੀ ਕਰਦਾ, ਉਹਦੀ ਭਗਤੀ ਸੱਜ ਜਾਂਦੀ ਹੈ, ਸਵਾਏ ਮਾਨ ਹੋ ਜਾਂਦੀ ਹੈ। ਸੋ ਜਿਵੇਂ ਵੀ ਕਵੀ ਜੀ ਕਹਿ ਰਹੇ ਆ, ਸ਼ਰਧਾ ਭਾਵਨਾ ਨਾਲ ਗੁਰਮੰਤਰ ਵਾਹਿਗੁਰੂ ਦੀ ਮਹਿਮਾ ਵਿੱਚ ਉਹ ਆਪਾਂ ਮਨ ਲਾ ਕੇ ਸੁਣੀਏ ਜੀ। ਪ੍ਰੇਮ ਭਗਤ ਕੇ ਭੂਖਨ ਚਾਰ, ਕਵੀ ਜੀ ਕਹਿੰਦੇ ਜਿਹੜੀ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਹੈ, ਇੱਕ ਦੇਵੀ ਵਾਂਗ ਹੈ ਜਾਂ ਸੋਹਣੀ ਸੁਨੱਖੀ ਲੜਕੀ ਵਾਂਗ ਹੈ। ਵਾਹਿਗੁਰੂ ਮਾਲਕ ਹੈ, ਪਿਤਾ ਹੈ, ਉਹਦੀ ਜਿਹੜੀ ਪ੍ਰੇਮਾ ਭਗਤੀ ਹੈ ਮਾਨੋ ਉਹਦੀ ਸਪੁੱਤਰੀ ਹੈ। ਅਤੇ ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਦੀ ਸਪੁੱਤਰੀ ਹੈ, ਉਹਨੂੰ ਸਜਾਉਣ ਵਾਲੀ, ਸਵਾਏ ਮਾਨ ਕਰਨ ਵਾਲੇ ਇਹ ਚਾਰ ਗਹਿਣੇ ਹੈ ਵਾਹਿਗੁਰੂ ਮੰਤਰ ਦੇ ਅੱਖਰ ਦੇ। ਉਂਝ ਚਾਰ ਤਰ੍ਹਾਂ ਦੇ ਗਹਿਣੇ ਸਿਆਣਿਆਂ ਨੇ ਮੰਨੇ ਹੈ, ਜਿਨ੍ਹਾਂ ਨਾਲ ਆ ਸਰੀਰ ਜ਼ਿਆਦਾ ਸਜ ਵੱਜ ਜਾਂਦਾ ਹੈ। ਉਹ ਕੁਝ ਮਨੁੱਖ ਵੀ ਗਹਿਣੇ ਗੁਣੇ ਪਾ ਲੈਂਦੇ, ਹੱਥਾਂ ਹੁੱਥਾਂ 'ਚ ਵੀ, ਕੰਨਾਂ ਕੁੰਨਾਂ ਵਿੱਚ ਵੀ। ਬਾਕੀ ਜਿਹੜੀਆਂ ਲੜਕੀਆਂ ਉਹ ਤਾਂ ਪਾਗ ਪੂ ਹੀ ਲੈਂਦੀਆਂ ਹਨ, ਉਹ ਇੱਕ ਆਰੋਪ ਗਹਿਣੇ ਹੁੰਦੇ ਹੈ ਜਿਹੜੇ ਸਰੀਰ ਦੇ ਅੰਗ ਦੇ ਆਲੇ ਦੁਆਲੇ ਲਟਕਾ ਕੇ ਪਹਿਨੇ ਜਾਣ। ਜਿਸ ਤਰ੍ਹਾਂ ਆਪਾਂ ਗਲ ਵਿੱਚ ਮਾਲਾ ਜਿਹਾ ਪਾ ਲੈਂਦੇ, ਹਾਰ ਪਾ ਲੈਂਦੇ, ਕੰਠੀ ਪਾ ਲੈਂਦੇ, ਜੰਜੀਰੀ ਜਾਂ ਕੈਂਠਾ ਕੂੰਠਾ ਇਹ ਲਟਕਾਏ ਜਾਂਦੇ ਆ ਨਾ, ਇਹਨੂੰ ਆਰੋਪ ਗਹਿਣੇ ਕਹਿੰਦੇ ਨਾ। ਦੂਜਾ ਹੁੰਦਾ ਕਸ਼ੇਪ ਗਹਿਣੇ, ਜਿਨ੍ਹਾਂ ਵਿੱਚ ਸਰੀਰ ਦਾ ਕੋਈ ਅੰਗ ਪਾਇਆ ਜਾਏ, ਜਿਵੇਂ ਆ ਛੱਲਾ ਵਗੈਰਾ, ਇਹ ਉਂਗਲ ਵਿੱਚ ਅਸੀਂ ਪਾ ਲੈਂਦੇ ਹਾਂ। ਇਸ ਤਰ੍ਹਾਂ ਅੰਗ ਵਿੱਚ ਪਾਇਆ ਜਾਣ ਵਾਲਾ ਜਿਹੜਾ ਉਹ ਕਸ਼ੇਪ ਗਹਿਣਾ ਹੈ। ਆਹ ਮੁੰਦਰੀ ਹੈ, ਚੂੜੀ ਹੈ, ਕੜੇ ਹੈ, ਪੈਰਾਂ 'ਚ ਪਜੂਬਾਂ ਪਜੂਬਾਂ ਜੀਆਂ, ਹੋਰ ਲੱਛੇ ਲੁੱਛੇ, ਇਹ ਸਰੀਰ ਦੇ ਅੰਗਾਂ ਵਿੱਚ ਪਾਏ ਜਾਂਦੇ ਹੈ, ਜਿਸ ਕਰਕੇ ਇਹਨਾਂ ਨੂੰ ਕਸ਼ੇਪ ਗਹਿਣੇ ਕਿਹਾ ਵਿਦਵਾਨਾਂ ਨੇ। ਤੀਸਰੇ ਹੁੰਦੇ ਆਵੇਦ, ਜਿਹੜਾ ਕਿਸੇ ਸਰੀਰ ਦੇ ਵਿੱਚ ਕੋਈ ਸੁਰਾਖ ਜਾਂ ਛੇਕ ਜਾ ਪਾ ਕੇ ਪਾਏ ਜਾਣ, ਜਿਵੇਂ ਨੱਕ ਵੀ ਛੇਕ ਜਾ ਪਾ ਕੇ, ਉਹਦੇ ਵਿੱਚ ਨੱਥ ਨੁੱਥ ਦੀ ਲੌਂਗ ਲੂੰਗ ਜਾਂ ਇਹ ਪਾਏ ਜਾਂਦੇ, ਕੰਨਾਂ ਵਿੱਚ ਵੀ ਵਾਲੀਆਂ ਬੂਲੀਆਂ ਜੀਆਂ ਪਾਈ ਜਾਂਦੀਆਂ ਮਾਈਆਂ, ਇਹ ਅਵੇਦ ਹੈ ਵੀ ਜਿਹੜੇ ਕੰਨਾਂ ਵਿੱਚ ਜਾਂ ਨੱਕ ਵਿੱਚ ਕੋਈ ਸੁਰਾਖ ਜਾ ਕਰਕੇ, ਛੇਕ ਜਾ ਕਰਕੇ ਪਾਇਆ ਜਾਏ। ਚੌਥਾ ਹੈ ਬੰਧਨੀ, ਜਿਹੜੇ ਕੋਈ ਬੰਨ ਕੇ ਪਹਿਨੇ ਜਾਣ, ਜਿਵੇਂ ਆ ਟਿੱਕਾ ਟੁੱਕਾ ਜਾ, ਦਾਉਣੀ ਜੀ ਹੈ, ਤਵੀਤੜੀਆਂ ਜੀਆਂ, ਆ ਪੌਂਚੀਆਂ ਜੀਆਂ, ਬਾਜੂ ਬੰਨਦੇ ਆ, ਬੋਟੇ ਜੇ ਆ, ਤਲਾਗੀਆਂ ਜੀਆਂ, ਇਹ ਸਾਰੇ ਸਰੀਰ ਦੇ ਆਲੇ ਬੰਨੇ ਜਾਂਦੇ ਨੇ। ਇਸ ਤਰ੍ਹਾਂ ਇਹ ਕਹਿੰਦੇ ਜਿਹੜੇ ਚਾਰ ਅੱਖਰ ਹਨ, ਇਹ ਚਾਰ ਤਰ੍ਹਾਂ ਦੇ ਗਹਿਣਿਆਂ ਵਾਂਗ ਹੈ। ਜਿਹੜਾ ਕੋਈ ਪ੍ਰੇਮੇ ਭਗਤੀ ਕਰਦਾ ਹੈ ਨਾ, ਜਿਹੜੀ ਸੇਵਾ ਕਰਦਾ ਹੈ, ਜਿਹਦੇ ਅੰਦਰ ਸ਼ਰਧਾ ਹੈ, ਤੜਕੇ ਉੱਠ ਕੇ ਇਸ਼ਨਾਨ ਕਰਦਾ ਹੈ, ਫਿਰ ਧਰਮ ਦੀ ਕਿਰਤ ਕਰਕੇ ਦਾਨ ਕਰਦਾ ਹੈ, ਕੀਰਤਨ ਕਰਦਾ ਹੈ, ਸਤਸੰਗਤ ਕਰਦਾ ਹੈ, ਪੂਜਾ ਕਰਦਾ ਹੈ, ਮਨ ਵਿੱਚ ਨਿਮਰਤਾ ਰੱਖਦਾ ਹੈ, ਅਤੇ ਹਮੇਸ਼ਾ ਨਿਤਨੇਮੀ ਬਣਿਆ ਰਹਿੰਦਾ ਹੈ, ਜਿਹੜਾ ਇਹ ਸਾਰਾ ਕੁਛ ਕਰੇ ਉਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਪ੍ਰੇਮੀ ਪ੍ਰੇਮ ਨਾਲ ਭਗਤੀ ਕਰਨ ਵਾਲਾ, ਇਹ ਪ੍ਰੇਮਾ ਭਗਤੀ ਦੇ ਅੰਗ ਪ੍ਰਤੰਗ ਹੈ ਸਰੀਰ ਦੇ ਸਾਰੇ। ਇਹਨਾਂ ਨੂੰ ਸਜਾਉਣ ਵਾਸਤੇ ਇਹ ਮਾਨੋ ਕਹਿੰਦੇ ਚਾਰ ਸੁੰਦਰ ਗਹਿਣੇ ਜਾਂ ਚਾਰ ਤਰ੍ਹਾਂ ਦੇ ਗਹਿਣੇ ਹਨ, ਜਿਨ੍ਹਾਂ ਨਾਲ ਪ੍ਰੇਮਾ ਭਗਤੀ ਸਜ ਵੱਜ ਜਾਂਦੀ ਹੈ। ਜੇ ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਨਾ ਜਪਦਾ ਹੈ, ਉਂਝੀ ਪ੍ਰੇਮ ਕਰਦਾ ਹੈ ਪਰ ਉਹਨਾਂ ਨਹੀਂ। ਸੋ ਇਸ ਕਰਕੇ ਚਾਰ ਗਹਿਣਿਆਂ ਵਾਂਗ ਹਨ ਚਾਰ ਅੱਖਰ। ਲਖਨ ਗਿਆਨ ਕੁਲੋਚਨ ਚਾਰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਬ੍ਰਹਮ ਗਿਆਨ ਹੈ, ਉਹਨੂੰ ਲਖਨ ਕੀ ਜਾਣਨ ਵਾਸਤੇ, ਸਮਝਣ ਵਾਸਤੇ ਵੀ ਬ੍ਰਹਮ ਗਿਆਨ ਵਾਹਿਗੁਰੂ ਦਾ ਕੈਸਾ ਹੈ, ਜੇ ਉਹਨੂੰ ਸਮਝਣਾ ਹੈ। ਫਿਰ ਕਹਿੰਦੇ ਇਹ ਜਿਹੜੇ ਵਾਹਿਗੁਰੂ ਨਾਮ ਦੇ ਚਾਰ ਅੱਖਰ, ਇਹ ਚਾਰ ਨੇਤਰ ਹੈ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਦੋਏ ਦੋਏ ਲੇਚਨ ਪੇਖਾਂ ਹੋ ਹਰ ਬਿਨ ਔਰ ਨਾ ਪੇਖਾਂ, ਵੀ ਦੋ ਜਿਹੜੇ ਬਾਹਰਲੇ ਅੱਖਰ ਉਹਨਾਂ ਨਾਲ ਵੀ ਮੈਂ ਵਾਹਿਗੁਰੂ ਨੂੰ ਵੇਖਦਾ, ਅੰਦਰ ਜਿਹੜੇ ਵਿਵੇਕ ਅਤੇ ਵੈਰਾਗ ਹੈ ਜਾਂ ਅਪਰੋਕਸ਼ ਅਤੇ ਅਪਰੋਕਸ਼ ਗਿਆਨ ਰੂਪ ਦੋ ਨੇਤਰ ਹੈ, ਜਾਂ ਸੁਰਤੀ ਅਤੇ ਸਿਮਰਤੀ ਰੂਪ ਨੇਤਰ ਹੈ, ਜਾਂ ਪਰਮਾ ਅਤੇ ਅਪਰਮਾ ਗਿਆਨ ਰੂਪ ਦੋ ਨੇਤਰ ਹੈ। ਇਹ ਅੱਡੋ ਅੱਡੀ ਜਿਹੜੇ ਕੋਈ ਨਿਆਇਕ ਮਤ ਵਾਲੇ ਅੰਦਰਲੇ ਨੇਤਰ ਪਰਮਾ ਅਪਰਮਾ ਗਿਆਨ ਕਹਿੰਦੇ, ਕਈ ਵਿਦਵਾਨ ਕਹਿੰਦੇ ਜਿਹੜੀ ਅੰਦਰਲੀ ਜਿਹੜੀ ਸੁਰਤੀ ਬਿਰਤੀ ਹੈ ਇਹ ਵੀ ਨੇਤਰ ਹੈ। ਅੰਦਰ ਸੁਰਤ ਅਤੇ ਬਿਰਤੀ ਹੈ, ਇਕਾਗਰ ਹੋਵੇ, ਸੁਰਤ ਜੁੜੀ ਹੋਵੇ, ਵਾਹਿਗੁਰੂ ਦੇ ਦਰਸ਼ਨ ਹੁੰਦੇ ਹੈ। ਜੇ ਸੁਰਤ ਖੰਡਾ ਵਿੱਚ ਹੈ, ਬਿਰਤੀ ਇੱਧਰ ਉੱਧਰ ਹੈ, ਨਹੀਂ ਦਰਸ਼ਨ ਹੁੰਦੇ। ਅੱਖਾਂ ਭਾਵੇਂ ਬਾਹਰਲੀਆਂ ਕਿੰਨਾ ਹੋਣ, ਕਿੰਨਾ ਦਿਸਦਾ, ਐਨਕਾਂ ਲਾਈਆਂ ਨਹੀਂ ਦਿਸਦਾ। ਇਸ ਕਰਕੇ ਕਹਿੰਦੇ ਇਹ ਸੁਰਤੀ ਬਿਰਤੀ ਜਿਹੜੀ ਹੈ ਇਹ ਵੀ ਅੱਖਾਂ ਹਨ, ਇਹ ਚਾਰ ਨੇਤਰ ਹੈ। ਜੇ ਕਿਸੇ ਨੇ ਬ੍ਰਹਮ ਗਿਆਨ ਨੂੰ ਦੇਖਣਾ ਹੈ, ਸਮਝਣਾ ਹੈ, ਜਾਣਨਾ ਹੈ, ਕਵੀ ਜੀ ਕਹਿੰਦੇ ਬ੍ਰਹਮ ਗਿਆਨ ਨੂੰ ਜਾਣਨ ਵਾਸਤੇ ਮਾਨੋ ਇਹ ਚਾਰ ਅੱਖਰ ਵਾਹਿਗੁਰੂ ਨਾਮ ਦੇ ਇਹ ਚਾਰ ਨੇਤਰ ਹਨ, ਜਾਂ ਚਾਰ ਸੋਹਣੇ ਨੇਤਰ ਹਨ ਜਿਨ੍ਹਾਂ ਰਾਹੀਂ ਬ੍ਰਹਮ ਗਿਆਨ ਨੂੰ ਜਾਣਿਆ ਜਾਂਦਾ ਹੈ। ਚਾਰ ਪਦਾਰਥ ਕੋ ਦਾਤਾ, ਮੇਰੇ ਜਿਹੜੇ ਵਾਹਿਗੁਰੂ ਨਾਮ ਦੇ ਚਾਰ ਅੱਖਰ ਹਨ ਇਹ ਚਾਰੇ ਪਦਾਰਥਾਂ ਦੇ ਦਾਤੇ ਹਨ, ਦੇਣ ਵਾਲੇ ਹਨ। ਹੈ ਤਾਂ ਭਾਵੇਂ ਚਾਰ ਅੱਖਰ ਹੀ ਪਰ ਦੇ ਦਿੰਦੇ ਜਪਣ ਵਾਲੇ ਨੂੰ ਚਾਰੇ ਪਦਾਰਥ। ਇਹ ਧਰਮ ਵੀ ਅਸੂਲ ਵਿੱਚ ਵੀ ਮਨੁੱਖ ਰਹਿੰਦਾ ਹੈ, ਆਪਣੇ ਨਿਯਮਾਂ ਵਿੱਚ ਪੱਕਾ ਹੋ ਜਾਂਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪੂ ਉਹ ਕੁਝ ਹੋ ਜੇ, ਨਹੀਂ ਡੋਲਦਾ ਹੈ, ਦ੍ਰਿੜ ਕਰ ਲਏ ਜੇ ਅੰਦਰ। ਜੇ ਉਂਝੀ ਹੁਣ ਜਵਾਨੀ ਜਵਾਨੀ ਕਰਦਾ ਅੰਦਰ ਨਹੀਂ ਵਸਿਆ ਹੈ, ਫਿਰ ਤਾਂ ਵੀਹ ਥਾਈਂ ਫਿਰ ਉਹ ਧੱਕੇ ਖਾਊਗਾ। ਜੇ ਅੰਦਰ ਵਾਹਿਗੁਰੂ ਨਾਮ ਵਸ ਗਿਆ, ਦ੍ਰਿੜ ਹੋ ਗਿਆ, ਫਿਰ ਮਨੁੱਖ ਪੱਕਾ ਧਰਮੀ ਹੋ ਜਾਂਦਾ ਹੈ। ਫਿਰ ਉਹਨੂੰ ਆਲੇ ਨਾਲ ਕੋਈ ਚੀਰੀ ਜਾਏ, ਭਾਵੇਂ ਉਹਦਾ ਬੰਦ ਬੰਦ ਕੱਟੀ ਜਾਏ, ਉਹਨੂੰ ਨੀਆਂ ਚੀਣੀ ਜਾਏ, ਕੁਛ ਨਹੀਂ, ਉਹ ਧਰਮ ਵਿੱਚ ਪੱਕਾ ਹੈ, ਐਨ ਅਸੂਲ 'ਤੇ ਖੜਾ ਹੁੰਦਾ ਹੈ। ਇਸ ਤਰ੍ਹਾਂ ਇਹ ਜੇ ਕਿਸੇ ਨੂੰ ਧਰਮ ਪੂਰਾ ਪ੍ਰਾਪਤ ਹੋ ਗਿਆ, ਧਰਮ ਵਿੱਚ ਅਸੂਲ ਵਿੱਚ ਪੱਕਾ ਹੋ ਗਿਆ, ਸਮਝ ਲਓ ਬਹੁਤ ਵੱਡਾ ਉਹਨੂੰ ਪਦਾਰਥ ਮਿਲ ਗਿਆ। ਦੂਜਾ ਅਰਥ ਜਿਹੜਾ ਕੋਈ ਧਨ ਹੈ, ਮਾਇਆ ਹੈ, ਇਹ ਵੀ ਮਿਲ ਜਾਏ ਅਤੇ ਸਮਝ ਲਓ ਪਦਾਰਥ ਹੈ। ਇਹਦੇ ਰਾਹੀਂ ਬਾਕੀ ਸਾਰਾ ਛਕਣ ਛਕਾਉਣ ਦਾ ਜਾਂ ਇੱਧਰ ਉੱਧਰ ਦਾ ਪ੍ਰਬੰਧ ਹੁੰਦਾ, ਜੇ ਮਾਇਆ ਹੀ ਨਾ ਹੋਵੇ ਤਾਂ ਕੁਛ ਨਹੀਂ ਹਾਸਲ ਹੁੰਦਾ। ਇਹ ਜਿਹੜਾ ਕਹਿੰਦੇ ਵਾਹਿਗੁਰੂ ਨਾਮ ਹੈ, ਇਹ ਅਰਥ ਦਾ ਵੀ ਦਾਤਾ ਹੈ, ਧਨ ਦਾ ਵੀ ਦੇਣ ਵਾਲਾ ਹੈ। ਜਿਹੜਾ ਨਾਮ ਜਪਦਾ ਹੈ ਉਹਨੂੰ ਕੋਈ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ, ਵੀ ਵਾਹਿਗੁਰੂ ਨਾਮ ਹੀ ਲਿਆ ਲਿਆ ਕੇ ਮਾਇਆ ਮੱਥੇ ਟਿਕਾਈ ਜਾਏਗਾ, ਉਹਦੇ ਅੱਗੇ ਰਖਾਈ ਜਾਏਗਾ। ਕਿਸੇ ਤਾਂ ਅਸੀਂ ਕੌਡੀ ਕੌਡੀ ਮੰਗਦੇ ਫਿਰਦੇ ਹਾਂ, ਇੱਧਰ ਉੱਧਰ ਭੜਕਦੇ ਹਾਂ, ਐਂ ਨਿਰਸ਼ਿਤ ਹੋ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕੋਈ ਜਪਣ ਲੱਗ ਜਾਏ ਚਾਰੇ ਪਦਾਰਥ ਦੇ ਤੂੰ ਬੈਠੇ ਬਿਠਾਏ ਨੂੰ। ਸੋ ਇਹ ਨਾਮ ਦਾ ਐਸਾ ਮਹਾਨਤਾ ਹੈ, ਜਿਵੇਂ ਉਹ ਕੋਈ ਸਾਧੂ ਦੇ ਕੋਲ ਚੇਲਾ ਰਹਿੰਦਾ ਸੀ, ਉਹ ਨਾਮ ਦੀ ਮਹਿਮਾ ਕਰਦੇ, ਕਹਿੰਦੇ ਵੀ ਐ ਨਾ ਧੋ ਕੇ ਲੱਗ ਜੇ ਜਪਣ ਨਾਮ, ਅਤੇ ਨਾਮ ਐਸਾ ਮਹਾਨ ਹੈ ਵੀ ਇਹ ਸਭ ਕੁਛ ਦੇ ਦਿੰਦਾ। ਹੋਰ ਤਾਂ ਹੋਰ ਕੀ ਹੈ, ਵੀ ਮਨੁੱਖ ਨੂੰ ਬੁਰਕੀ ਤੋੜ ਕੇ ਵੀ ਮੂੰਹ ਵਿੱਚ ਪਾਉਣ ਦੀ ਲੋੜ ਨਹੀਂ, ਇਹ ਤਾਂ ਮੂੰਹ ਵਿੱਚ ਬੁਰਕੀਆਂ ਵੀ ਪਵਾ ਦਿੰਦਾ ਜੇ ਵਾਹਿਗੁਰੂ ਨਾਮ 'ਤੇ ਕੋਈ ਭਰੋਸਾ ਤਰ ਕੇ ਜਪਣ ਲੱਗ ਜਾਏ। ਉਹ ਚੇਲਾ ਤਰਕਵਾਦੀ ਸੀ, ਕਹਿੰਦਾ ਮਹਾਰਾਜ ਸੰਤੋ ਇਹ ਤਾਂ ਨਿਰਾ ਝੂਠ, ਨਿਰਾ ਗੱਪ ਵੱਢਦੇ ਹਾਂ, ਲੈ ਬੁਰਕੀਆਂ ਕਿਵੇਂ ਪਾ ਦੂ ਇਹ ਨਾਮ, ਬੁਰਕੀ ਤਾਂ ਤੋੜਨੀ ਪਊਗੀ। ਫਿਰ ਮੂੰਹ ਪਵ ਮੂੰਹ ਹਿਲਾਵਾਂਗੇ ਚਥਾਂਗੇ ਫਿਰ ਅੰਦਰ ਨੰਗੂ। ਉਹ ਕਹਿੰਦੇ ਨਹੀਂ ਬਈ, ਤੂੰ ਐਂ ਦ੍ਰਿੜ ਭਰੋਸੇ ਨਾਲ ਜਪਣ ਲੱਗ ਜਾ, ਜਿੱਥੇ ਮਰਜ਼ੀ ਬਹਿ ਜਾਏ ਬੁਰਕੀਆਂ ਮੂੰਹ 'ਚ ਪਵਾਊਗਾ, ਮੱਲੋ ਮਲੀ ਖੁਆਊਗਾ ਪਦਾਰਥ ਤੈਨੂੰ। ਕਹਿੰਦਾ ਫਿਰ ਮੈਂ ਤਾਂ ਵੀ ਪ੍ਰੈਕਟੀਕਲ ਕਰਕੇ ਦੇਖੂੰਗਾ, ਜਮਾ ਕੇ ਦੇਖੂੰਗਾ ਕਿ ਇਹ ਕਰਦਾ। ਕਹਿੰਦੇ ਕਰ ਲਾ, ਸਾਡੇ ਤਾਂ ਐਂ ਦ੍ਰਿੜ ਹੈ। ਕਹਿੰਦਾ ਮਤਲਬ ਹੁਣ ਮੈਂ ਇਹੋ ਜਿਹੇ ਥਾਂ ਜਾਊਂਗਾ ਜਿੱਥੇ ਕਹਿੰਦੇ ਕੋਈ ਨਹੀਂ ਹੋਊ, ਨਿਰੰਜਨ ਨਿਰਜਨ, ਜਿੱਥੇ ਕੋਈ ਪੁਰਸ਼ ਨਾ ਹੋਵੇ, ਕੋਈ ਨਾ ਜਾ ਸਕੇ। ਸੰਘਣੇ ਜੰਗਲ ਵਿੱਚ ਜਾਊਂ ਅਤੇ ਦੇਖੂੰਗਾ ਕਿਵੇਂ ਮੂੰਹ 'ਚ ਬੁਰਕੀਆਂ ਪਾਉਂਦਾ ਤੁਹਾਡਾ ਬਾਗਰੂ ਨਾਮ। ਉਹ ਕਹਿੰਦੇ ਲਿਆ ਕੇ ਦੇਖ ਲਾ, ਭਰੋਸਾ ਧਾਰ ਕੇ ਵੇਖ ਲਾ, ਇੱਕ ਦੋ ਦਿਨ ਪਰਖ ਹੋਊਗੀ, ਜੇ ਤੂੰ ਪੱਕਾ ਰਿਹਾ ਤੇ ਇਹਨੇ ਕਲਾ ਵਰਤਾ ਦੇਣੀ ਨਾਮ ਨੇ। ਉਹ ਇਸ ਤਰ੍ਹਾਂ ਹੀ ਬੜੇ ਸੰਘਣੇ ਜੰਗਲ ਵਿੱਚ ਜਾ ਕੇ ਇੱਕ ਝੜਾ ਜਿਹਾ ਉਹਦੇ ਵਿੱਚ ਮੂੰਹ ਜਿਹਾ ਫਸਾ ਕੇ ਇਹਨਾਂ 'ਤੇ ਪੈ ਗਿਆ ਵੀ ਦੇਖਦੇ ਹਾਂ ਵੀ ਕਿਵੇਂ ਮੂੰਹ 'ਚ ਬੁਰਕੀਆਂ ਪਾਉਂਦਾ ਹੈ ਵਾਹਿਗੁਰੂ ਨਾਮ। ਜਪੀ ਤਾਂ ਜਾਂਦਾ ਭਰੋਸੇ ਨਾਲ, ਨਾਲ ਇਹ ਵੀ ਹੈ ਵੀ ਇਹ ਦੇਖਣਾ ਹੈ। ਚਾਰ ਕੁ ਦਿਨ ਲੱਗੇ ਫਿਰ ਕਲਾ ਵਰਤ ਗਈ, ਜਿੱਥੇ ਰਹਿੰਦੇ ਸਨ ਉਸ ਅਸ਼ਰਮ ਵਿੱਚ, ਉੱਥੇ ਕੋਈ ਸ਼ਾਹੂਕਾਰ ਜਿਹਾ ਆ ਗਿਆ ਤਕੜਾ ਮਾਇਆ ਧਾਰੀ। ਉਹਨੇ ਆ ਕੇ ਸਮਸ਼ਟੀ ਭੰਜਾਰਾ ਕਰ ਦਿੱਤਾ ਅਤੇ ਨੌਕਰਾਂ ਚਾਕਰਾਂ ਨੂੰ ਕਹਿਤਾ ਵੀ ਜਿੰਨੇ ਵੀ ਸਾਧੂ ਸੰਤ ਹੈ ਉਹਨਾਂ ਨੂੰ ਬੁਲਾ ਬੁਲਾ ਕੇ ਲਿਆਓ, ਲੱਭ ਲੱਭ ਕੇ ਲਿਆਓ, ਨਾਲੇ ਤਾਂ ਖੁੱਲ੍ਹਾ ਗੁਫਾ ਛਕਾਓ, ਨਾਲੇ ਖੁੱਲ੍ਹੀ ਦਸ਼ਨਾ ਦਿਓ। ਅਤੇ ਉਹ ਭੰਡਾਰਾ ਖੁੱਲ੍ਹਾ ਬਣ ਗਿਆ। ਸਾਧੂ ਸੰਤ ਕਿਤੇ ਆਸੇ ਪਾਸੇ ਗਏ ਸੀ ਹੋਰ ਥਾਂ, ਉਹ ਥੋੜ੍ਹੇ ਆਏ ਅਤੇ ਲੰਗਰ ਪਾਣੀ ਜਾੜਾ ਜਪ ਗਿਆ। ਉਹ ਸ਼ਾਹੂ ਕਰਨ ਲੱਗਾ ਵੀ ਆਹ ਜਿਹੜਾ ਜੰਗਲ ਹੈ ਨਾ, ਇਹਦੇ ਵਿੱਚ ਵੀ ਸਾਧੂ ਨਾਮ ਜਪਦੇ ਹੋਣਗੇ। ਆ ਚੱਕੋ ਰਾਸਨ ਪਾਣੀ ਬਣਿਆ ਬਣਾਇਆ ਅਤੇ ਜਿੱਥੇ ਕੋਈ ਲੱਭਦਾ ਉਹਨੂੰ ਮੱਲੋ ਮਲੀ ਖਾਓ, ਨਾਲੇ ਦਿਓ ਦਸ਼ਨਾ। ਨੌਕਰਾਂ ਚਾਕਰਾਂ ਨੇ ਸਾਰਾ ਕੁਝ ਚੁੱਕ ਲਿਆ ਬਣਿਆ ਬਣਾਇਆ ਅਤੇ ਲੱਭਣ ਲੱਗ ਗਏ ਅਤੇ ਲੱਭਦੇ ਲਵਾਉਂਦੇ ਜਿੱਥੇ ਮੂੰਹ ਜਿਹਾ ਫਸਾਈ ਬੈਠਾ ਸੀ ਉੱਥੇ ਜਾ ਖੜੇ। ਇੱਕ ਨੇ ਲੱਤ ਜੀ ਫੜ ਕੇ ਬਾਹਰ ਖਿੱਚ ਲਿਆ, ਕਹਿੰਦੇ ਖਾਏ ਇਹ ਹੁਣ ਬੋਲੇ ਨਾ, ਕਿਉਂਕਿ ਉਹ ਦੇਖਣਾ ਸੀ ਨਾ ਵੀ ਪੱਕਾ ਵੀ ਬੁਰਕੀਆਂ ਮੂੰਹ 'ਚ ਕਿਵੇਂ ਪਾਊ ਵਾਹਿਗੁਰੂ ਨਾਮ। ਇੱਕ ਨੇ ਜਵਾੜਾ ਜਿਹਾ ਹੇਠੋਂ ਫੜਿਆ, ਦੂਜੇ ਨੇ ਹੇਠੋਂ ਫੜ ਲਿਆ ਅਤੇ ਤੀਜੇ ਨੇ ਮੱਲੀ ਮੁਰਕੀ ਮੂੰਹ ਸਾਸੇ ਕਦੇ, ਉਹ ਕਿਹੜੀ ਮਾਂ ਨਾਲ ਗੁੱਸੇ ਹੋਏ ਖਾ। ਉੱਥੇ ਲੱਗ ਗਿਆ ਮੱਥੇ ਟੇਕਣ, ਕਹਿੰਦੇ ਧੰਨ ਹੈ ਵਾਹਿਗੁਰੂ ਨਾਮ, ਧੰਨ ਵਾਹਿਗੁਰੂ ਨਾਮ, ਮੱਲੋ ਮੱਲੀ ਮੂੰਹ 'ਚ ਮੁਰਕੀਆਂ ਪਾਉਂਦਾ ਹੈ ਖਵਾਉਂਦਾ ਹੈ ਮੱਲੋ ਮੱਲੀ, ਪਰ ਭਰੋਸੇ ਦੀ ਗੱਲ ਹੈ। ਸੋ ਇਸ ਕਰਕੇ ਇੱਥੇ ਕਵੀ ਇਹ ਵਾਹਿਗੁਰੂ ਨਾਮ ਦੀ ਮਹਾਨਤਾ ਕਹਿੰਦਾ ਵੀ ਇਹ ਤਾਂ ਚਾਰੇ ਪਦਾਰਥਾਂ ਦਾ ਦਾਤਾ ਹੈ, ਧਨ ਵੀ ਦੇ ਦਿੰਦਾ ਹੈ, ਕਾਮਨਾ ਵੀ ਪੂਰੀਆਂ ਕਰ ਦਿੰਦਾ ਹੈ ਅਤੇ ਅਖੀਰੀ ਮੁਕਤੀ ਵੀ ਕਰਦਾ, ਜਮਾਂ ਤੋਂ ਵੀ ਛਡਾ ਲੈਂਦਾ ਇਹ ਵਾਹਿਗੁਰੂ ਨਾਮ ਜਿਹੜਾ ਜਪਦਾ ਹੈ। ਸੋ ਕਵੀ ਜੀ ਕਹਿੰਦੇ ਹੈ ਭਾਈ ਇਹ ਚਾਰੇ ਅੱਖਰ ਐਵੇਂ ਨਹੀਂ ਹੈ, ਵਾਹਿਗੁਰੂ ਨਾਮ ਦੇ ਤਾਂ ਚਾਰੇ ਪਦਾਰਥਾਂ ਦੇਣ ਵਾਲੇ ਬਹੁਤ ਵੱਡੇ ਦਾਤਾ ਹਨ। ਚਾਰ ਯੁੱਗ ਤਿੰਨ ਮਹਿ ਗਤਕਾਰ, ਫਿਰ ਜਿਹੜੇ ਚਾਰੇ ਯੁੱਗ ਹੈ ਉਹਨਾਂ ਵਿੱਚ ਮੁਕਤੀ ਕਰਨ ਵਾਲੇ, ਮੁਕਤੀ ਦੇਣ ਵਾਲੇ, ਭਾਵੇਂ ਸਤਯੁਗ ਵਿੱਚ ਕੋਈ ਜਪੇ ਉਦੋਂ ਵੀ ਮੁਕਤ ਕਰੂ, ਜੇ ਤ੍ਰੇਤੇ ਵੀ ਜਪੇ ਉਦੋਂ ਵੀ ਇਹ ਮੁਕਤ ਕਰ ਦੇਗਾ, ਸਤਯੁਗ ਦੁਆਪਰ ਵੀ ਜੇ ਕਲਯੁਗ ਵਿੱਚ ਜਪੇ ਇਹ ਨਾਮ ਨੂੰ ਉਦੋਂ ਵੀ ਮੁਕਤ ਕਰੇਗਾ। ਇੱਕ ਹੁੰਦਾ ਨਾ ਵੀ ਇਸ ਯੁੱਗ ਵਿੱਚ ਤਾਂ ਇਹਦਾ ਹੈਗਾ ਤੇਜ ਪ੍ਰਤਾਪ, ਇਹਦਾ ਤਾਂ ਚਾਰੇ ਯੁਗਾਂ ਵਿੱਚ ਹੈ, ਕਿਉਂਕਿ ਚਾਰੇ ਯੁਗਾਂ ਦਾ ਇਹ ਜਾਪ ਹੈ, ਚੌਂ ਅੱਖਰਾਂ ਦੇ ਵਿੱਚ ਚਾਰ ਨਾਮ ਆ ਗਏ ਹੈ। ਇਸ ਕਰਕੇ ਕਹਿੰਦੇ ਤਾਂ ਚਾਰੇ ਯੁਗਾਂ ਵਿੱਚ ਹੀ ਜਿਹੜਾ ਵਾਹਿਗੁਰੂ ਨਾਮ ਹੈ ਜਪਣ ਵਾਲੇ ਨੂੰ ਮੁਕਤ ਕਰ ਦੇਣ ਵਾਲਾ ਹੈ। ਭਗਤਨ ਕੰਠਾ ਭਰਨ ਸੁਚਾਰ, ਜਿਹੜੇ ਭਗਤੀ ਕਰਨ ਵਾਲੇ ਭਗਤ ਹੈ ਉਹਨਾਂ ਦੇ ਗਲ ਵਿੱਚ ਕਹਿੰਦੇ ਪਾਉਣ ਵਾਲਾ ਹੈ, ਕਹਿੰਦੇ ਸੋਹਣਾ ਗਹਿਣਾ ਹੈ ਸੁੰਦਰ, ਜਿਸ ਕਰਕੇ ਉਹ ਭਗਤ ਜਿਹੜਾ ਭਗਤੀ ਕਰਨ ਵਾਲਾ ਹੈ, ਜਿਹੜਾ ਵਾਹਿਗੁਰੂ ਵਾਹਿਗੁਰੂ ਚੱਬਦਾ ਉਹਦੇ ਜਿਵੇਂ ਗਲ 'ਚ ਕਹਿੰਦੇ ਇੱਕ ਗਹਿਣਾ ਪਾਇਆ ਹੋਵੇ, ਸਾਜਾਂ ਜਾਂਦਾ ਨਾ ਮਨੁੱਖ ਅਬਰਾਤ ਗੁਰੂ 'ਚ ਗਹਿਣੇ ਗੁਣੇ ਜੇ ਪਾ ਕੇ ਜਾਂਜੀ ਮਾਜੀ ਜਾਂਦੇ ਹੁੰਦੇ ਸੱਜ ਸੱਜ ਕੇ, ਕਹਿੰਦੇ ਇਹ ਭਗਤਾਂ ਦਾ ਭਗਤੀ ਰੂਪ, ਭਗਤਾਂ ਦਾ ਇਹ ਜਿਹੜਾ ਪਹਿਨਣ ਵਾਲਾ ਗਹਿਣਾ ਹੈ ਸੋਹਣਾ ਗਲ ਵਿੱਚ, ਜਿਹੜਾ ਕੰਠੋਂ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ, ਮਨੋ ਗਹਿਣਾ ਉਹਨਾਂ ਨੇ ਪਾਇਆ। ਜਾਂ ਚਾਰ ਤਰ੍ਹਾਂ ਦੇ ਗਲ ਵਿੱਚ ਪਾਉਣ ਵਾਲੇ ਗਹਿਣਿਆਂ ਵਾਂਗ, ਇੱਕ ਹੁੰਦੇ ਆ ਜਿਹੜੇ ਆ ਸਾਡੀ ਗਰਦਨ 'ਚ ਹੀ ਹੈ ਗਿੱਚੀ ਨਾਲ ਇਹ ਲੱਗੇ ਰਹਿਣ, ਜਿਵੇਂ ਕੰਠਾ ਜਾਏ ਇਹ ਗਰਦਨ ਨਾਲ ਹੀ, ਗਾਨੀ ਗੁਨੀ ਜੀ ਗੁਲੂ ਗੰਦ ਜੀ ਇਹ ਗਿੱਚੀ ਨਾਲ ਹੀ ਲੱਗੇ ਹੁੰਦੇ ਆ, ਅਤੇ ਦੂਜੇ ਹੁੰਦੇ ਆ ਗੋਲ ਜੇ ਜਾਂ ਚੌ ਨੁਕਰਾਂ ਵਾਲੇ, ਉਹ ਸਵਰਨ ਦੇ ਬਣੇ ਹੁੰਦੇ ਆ ਜਾਂ ਜੜਾਊ ਭਰੋ ਕੇ, ਅਤੇ ਉਹ ਗਲੇ ਵਿੱਚ ਪਹਿਨੇ ਜਾਂਦੇ ਹੁੰਦੇ ਆ। ਜਿਵੇਂ ਆ ਹੁਣ ਲਮਕਣ ਲੜਦੇ ਹੁੰਦੇ ਆ, ਜਿਵੇਂ ਕੰਠਾ ਜਿਹਾ ਹੁੰਦਾ ਹੈ, ਇਹ ਤੋਂ ਵੀ ਲੰਮੇ ਜਿਹੇ ਹੋਣ, ਜਿਵੇਂ ਆ ਬੁੱਤਕੀਆਂ ਮੋਹਰਾਂ ਮੋਹਰਾਂ ਜਿਹੀਆਂ, ਜੁਗਨੀਆਂ ਜਿਹੀਆਂ, ਚੌਂਕੀਆਂ ਜਿਹੀਆਂ, ਇਹ ਗਲੇ 'ਚ ਹੀ ਪਾਈਆਂ ਜਾਂਦੀਆਂ। ਫਿਰ ਤੀਜੇ ਹੁੰਦੇ ਜੜਾਊ ਜਾਂ ਆਮ ਸਾਦੇ ਗਹਿਣੇ, ਜਾਂ ਰਤਨਾਂ ਵਾਲੇ, ਜਾਂ ਜਿਹਦੇ ਵਿੱਚ ਕੱਚ ਕੁੱਚ ਦੇ ਥੇਵੇ ਜੇ ਲਾਏ ਹੋਣ, ਨਗ ਜੇ ਲਾਏ ਹੋਣ, ਉਹ ਜਿਸ ਤਰ੍ਹਾਂ ਚੰਦਰ ਸੈਨੀ ਹਾਰ ਹੈ, ਰਾਣੀ ਹਾਰ ਹੈ, ਜੰਜੀਰੀ ਹੈ, ਨੌ ਲੱਖਾ ਹਾਰ ਹੈ, ਇਹ ਤੀਜੇ ਤਰ੍ਹਾਂ ਦੇ ਗਲ ਵਿੱਚ ਪਾਉਣ ਵਾਲੇ ਗਹਿਣੇ ਹੈ। ਅੱਗੇ ਚੌਥੇ ਜਿਹੜੇ ਹਾਰ ਨਾਲੋਂ ਵੀ ਜ਼ਿਆਦਾ ਲੰਮੇ ਹੋਣ, ਜਿਵੇਂ ਆ ਕੋਈ ਲੰਮੀ ਮਾਲਾ ਪਾ ਕੇ ਗਲ ਵਿੱਚ, ਅਤੇ ਉਹ ਹੈ ਗਿੱਟਿਆਂ ਤੱਕ ਕੋਈ ਲਮਲਾ ਲੈ, ਜਾਂ ਮੋਤੀ ਸੁੱਚੇ ਦੀਆਂ ਮਾਲਾ ਬਣਾ ਕੇ, ਜਾਂ ਕਪੂਰਾਂ ਦੀ ਮਾਲਾ ਲੰਮੀ ਬਣਾ ਕੇ, ਅਤੇ ਫਿਰ ਗਲ ਤੋਂ ਲੈ ਕੇ ਪੈਰਾਂ ਤੱਕ ਵੀ ਉਹ ਪਹਿਨ ਲਵੇ, ਇਹ ਲਮੇਰੇ ਹੈ। ਚਾਰ ਤਰ੍ਹਾਂ ਦੇ ਗਲ ਵਿੱਚ ਪਹਿਨਣ ਵਾਲੇ ਹਾਰ ਵਾਂਗ ਆ ਇਹ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਸਮਝ ਲਓ ਗਲ ਵਿੱਚ ਉਸਨੇ ਚਾਰ ਗਹਿਣੇ ਪਾ ਲਏ, ਤੇ ਉਹ ਸਜ ਬਜ ਗਿਆ ਹੈ। ਜੇ ਸ਼ਬਦ ਦੋਨਾ ਲੋਕ ਉਜਾਰ, ਜਿਹਨੇ ਵਾਹਿਗੁਰੂ ਨਾਮ ਦਾ ਗਹਿਣਾ ਕਹਿੰਦੇ ਗਲ ਵਿੱਚ ਪਾ ਲਿਆ, ਉਹਦੀ ਜਿਹੜੀ ਛਵੀ ਦਾ ਉਜਾਲਾ ਕੀ ਚਾਨਣਾ ਹੈ, ਦੋਹਾਂ ਲੋਕਾਂ ਵਿੱਚ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਦਾ ਜਿਹੜਾ ਪ੍ਰਕਾਸ਼ ਹੈ ਦੋਨਾਂ ਲੋਕਾਂ ਵਿੱਚ, ਇੱਧਰ ਵੀ ਜਿੱਥੇ ਕਿੱਥੇ ਉਹ ਪ੍ਰਸਿੱਧ ਹੋ ਜਾਂਦਾ ਵੀ ਬੜਾ ਇਹ ਨਾਮ ਦਾ ਜਪਣ ਵਾਲਾ ਹੈ, ਅੱਠੇ ਪਿਰ ਦਾ ਅਵਿਆਸੀ ਹੈ ਇਹ, ਅਤੇ ਪ੍ਰਲੋਕ ਵਿੱਚ ਵੀ ਰੇਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸਬਦੂ, ਨਾਮ ਧਿਆਏ ਜਾਂ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਤੁਸੀਂ ਤਾਂ ਮਹਾਰਾ ਆ ਕੇ ਨਾਮ ਜਪਣ ਵਾਲੇ ਨੇ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਹੈ। ਜਿਹੜਾ ਧਰਮ ਰਾਜਾ ਉੱਠ ਕੇ ਖੜਿਆ ਹੋ ਕੇ ਹੱਥ ਜੋੜ ਕੇ ਕਹਿੰਦਾ ਹੈ, ਇਸ ਤਰ੍ਹਾਂ ਜਿਹੜਾ ਵਾਹਿਗੁਰੂ ਨਾਮ ਹੈ ਇਹਦੀ ਜਿਹੜੀ ਛਵੀ ਦਾ ਉਜਾਲਾ ਹੈ, ਚਾਨਣਾ ਹੈ, ਪ੍ਰਕਾਸ਼ ਹੈ, ਦੋਨਾਂ ਲੋਕਾਂ ਵਿੱਚ ਹੀ ਹੁੰਦਾ ਹੈ। ਚਾਰ ਬਰਨ ਕੋ ਧਰਮ ਆਧਾਰ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਖੱਤਰੀ ਛੱਤਰੀ ਜਾਂ ਵੈਸ ਹੋਵੇ ਜਾਂ ਸ਼ੂਦਰ ਹੋਵੇ, ਇਹ ਜਿਹੜੇ ਚਾਰ ਅੱਖਰ ਹੈ ਇਹ ਚਾਰੇ ਵਰਨਾਂ ਦਾ ਜਿਹੜਾ ਧਰਮ ਹੈ ਨਾ, ਉਹ ਆਪਣਾ ਉਹਨਾਂ ਦੋ ਚੌਹਾਂ ਦਾ ਕਹਿੰਦੇ ਧਰਮ ਦਾ ਆਸਰਾ ਹੈ, ਸਹਾਰਾ ਹੈ। ਜੇ ਕਿਸੇ ਆਪਣੇ ਕਿਸੇ ਨੇ ਧਰਮ ਜਿਹੜਾ ਉਹਨਾਂ ਦਾ ਟਿਕਦਾ ਇਸ ਵਾਹਿਗੁਰੂ ਨਾਮ ਦੇ ਸਹਾਰੇ ਟਿਕਦਾ, ਨਹੀਂ ਤਾਂ ਜੇ ਕੋਈ ਨਾਮ ਨਾ ਜਪੇ ਉਹਦੇ ਧਰਮ ਨਹੀਂ ਟਿਕ ਸਕਦਾ, ਉਹ ਧਰਮ ਹੀ ਹੋ ਸਕਦਾ, ਇੱਧਰ ਉੱਧਰ ਨੌੜ ਸਕਦਾ ਹੈ। ਸੋ ਇਹ ਚਾਰੇ ਵਰਨਾਂ ਦੇ ਧਰਮਾਂ ਦਾ ਆਸਰਾ ਵਾਹਿਗੁਰੂ ਨਾਮ ਹੈ। ਚਾਰ ਬਰਨ ਉਰ ਕਬ ਨਾ ਬਿਸਾਰ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਖੰਡੇ ਬਾਟੇ ਦੇ ਛਕਣ ਵਾਲੇ ਅੰਮ੍ਰਿਤ ਨੂੰ ਸਿੰਘਾ, ਤਕੜਾ ਹੋ ਜਾ, ਕੁਝ ਹੋ ਜਾਏ ਚਰਖੜੀਆਂ ਤੇ ਚੜ੍ਹਦੇ ਬੰਦ ਬੰਦ ਤੇਰਾ ਕੱਟਿਆ ਜਾਏ, ਦੇਗਾਂ ਵਿੱਚ ਉਬਾਲਿਆ ਜਾਏ, ਪਰ ਤੂੰ ਕਹਿੰਦੇ ਚਾਰ ਅੱਖਰਾਂ ਨੂੰ ਹਿਰਦੇ ਵਿੱਚੋਂ ਕਦੇ ਨਾ ਭੁਲਾਈ। ਬਸ ਫਿਰ ਤੇਰੀ ਚੜ੍ਹਦੀ ਕਲਾ ਹੋ ਜਾਏਗੀ, ਤੂੰ ਦੁਨੀਆਂ ਵਿੱਚ ਸ਼ਹੀਦ ਸ਼ਹੀਦ ਵੱਜੇਗਾ। ਜੀਵ ਪਰਾਤਮ ਮੇਲ ਕੇ ਹੋਰ ਕਹਿੰਦੇ ਹੈ ਵੀ ਜਿਹੜਾ ਅੰਦਰਲਾ ਸਰੀਰ ਦੇ ਅੰਦਰ ਜੀਵ ਆਤਮਾ ਹੈ, ਤੇ ਜਿਹੜਾ ਇਹ ਜੀਵ ਆਤਮ ਆਇਆ ਪਰਮਾਤਮਾ ਵਿੱਚੋਂ ਹੈ, ਉਹਦੇ ਵਿੱਚੋਂ ਹੀ ਅੰਸ ਆਈ ਹੈ। ਜਿਵੇਂ ਸੂਰਜ ਦੀ ਕਿਰਨ ਸੂਰਜ ਦਾ ਹੀ ਰੂਪ ਹੁੰਦੀ ਹੈ, ਉਹਦੇ ਵਿੱਚੋਂ ਆਈ ਹੈ, ਸੂਰਜ ਵੀ ਪ੍ਰਕਾਸ਼ ਕਰਦਾ, ਉਹਦੀ ਜਿਹੜੀ ਕਿਰਨ ਹੈ ਉਹ ਵੀ ਪ੍ਰਕਾਸ਼ਮਈ ਹੈ। ਇਸ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਜਿਹੜੀ ਕੋਈ ਉਹ ਕਣੀ ਆਈ ਹੈ ਉਹਨੂੰ ਜੀਵਾਤਮਾ ਕਹਿ ਦਿੰਦੇ ਹੈ, ਜਿਹਦੇ ਵਿੱਚੋਂ ਆਈ ਉਹਨੂੰ ਪਰਮਾਤਮਾ ਕਹਿੰਦੇ ਹੈ। ਉਹ ਕਹਿੰਦੇ ਜਿਹੜਾ ਜੀਵਾਤਮਾ ਅਤੇ ਪਰਮਾਤਮਾ ਉਹਨਾਂ ਨੂੰ ਆਪੋ ਵਿੱਚ ਹੀ ਮਿਲਾਉਣ ਵਾਸਤੇ ਦੁਭਾਸ਼ੀ ਚਾਰ ਕਹਿੰਦੇ ਜਾਂ ਇਹ ਜਿਹੜੇ ਚਾਰ ਅੱਖਰ ਹੈ ਇਹ ਦੁਭਾਸ਼ੀਏ ਹੈ। ਜਿਵੇਂ ਕਿ ਦੋ ਭਾਸ਼ਾ ਜਾਣਦਾ ਹੋਵੇ, ਉਹ ਇੰਗਲਿਸ਼ ਵੀ ਜਾਣਦਾ ਹੋਵੇ, ਪੰਜਾਬੀ ਵੀ ਜਾਣਦਾ ਹੋਵੇ। ਹੁਣ ਜਿਹੜਾ ਕੋਈ ਪੰਜਾਬੀ ਜਾਣਦਾ ਇੰਗਲਿਸ਼ ਨਹੀਂ ਜਾਣਦਾ ਹੈ, ਇੱਕ ਇੰਗਲਿਸ਼ ਜਾਣਦਾ ਪੰਜਾਬੀ ਨਹੀਂ ਜਾਣਦਾ ਹੈ, ਹੁਣ ਉਹ ਪੰਜਾਬੀ ਵਾਲਾ ਉਹਨੇ ਪੰਜਾਬੀ 'ਚ ਗੱਲ ਕਰਦਾ ਹੈ, ਇੰਗਲਿਸ਼ ਵਾਲਾ ਅੰਗਰੇਜ਼ੀ 'ਚ ਕਰਦਾ ਹੈ। ਅਤੇ ਹੁਣ ਪੰਜਾਬੀ ਵਾਲੇ ਦੀ ਗੱਲ ਕਹੀ ਹੋਈ ਅੰਗਰੇਜ਼ੀ ਵਾਲੇ ਨੂੰ ਸਮਝ ਆਉਂਦੀ, ਅੰਗਰੇਜ਼ੀ ਵਾਲੇ ਦੀ ਕਹੀ ਦੀ ਗੱਲ ਪੰਜਾਬੀ ਨੂੰ ਨਹੀਂ ਆਉਂਦੀ ਹੈ। ਜਿਹੜਾ ਦੁਭਾਸ਼ੀ ਹੈ ਦੋਹੀਂ ਬੋਲੀਆਂ ਜਾਣਦਾ ਉਹ ਸਮਝਾ ਦਿੰਦਾ ਹੈ, ਉਹ ਕਹਿੰਦਾ ਵੀ ਤੈਨੂੰ ਇਹ ਆਹ ਕਹਿ ਰਿਹਾ ਹੈ। ਇਸ ਤਰ੍ਹਾਂ ਉਹ ਦੂਜੇ ਨੂੰ ਕਹਿੰਦਾ ਵੀ ਆਹ ਜਿਹੜਾ ਇੰਗਲਿਸ਼ ਨੇ ਆ ਲਫ਼ਜ਼ ਕੇ ਇਹ ਤੈਨੂੰ ਇਉਂ ਕਹਿ ਰਿਹਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਹੈ ਇਹ ਦੁਭਾਸ਼ੀਏ ਵਾਂਗ ਹੈ, ਦੋ ਬੋਲੀਆਂ ਜਾਣਨ ਵਾਲੇ ਵਾਂਗ ਹੈ। ਇਹ ਸਭ ਕੁਛ ਸਮਝਾ ਦਿੰਦਾ, ਜੀਵ ਨੂੰ ਵੀ ਸਮਝਾ ਦਿੰਦਾ ਹੈ ਅਤੇ ਪਰਮਾਤਮਾ ਨੂੰ ਵੀ ਆਪੋ ਵਿੱਚ ਹੀ ਮੇਲ ਦਿੰਦਾ, ਆਪੋ ਵਿੱਚ ਹੀ ਗੱਲਬਾਤ ਦੋਹਾਂ ਦੀ ਕਹਿੰਦੇ ਇਹ ਕਰਾ ਦਿੰਦਾ ਰੱਬ ਦੀ ਅਤੇ ਜੀਵਾਤਮਾ ਦੀ ਦੁਭਾਸ਼ੀਏ ਵਾਂਗ। ਕਾਹਿਕ ਜੇ ਆਪ ਵਰਗ ਕੇ ਇਸ ਕਰਕੇ ਕਹਿੰਦੇ ਜਿਹੜੇ ਮੁਕਤੀ ਦੇ ਕਹਿੰਦੇ ਖਰੀਦਣ ਜਾਲੇ ਆ ਵੀ ਅਸੀਂ ਤਾਂ ਮੁਕਤੀ ਖਰੀਦਣੀ ਹੈ, ਮੁਕਤੀ ਖਰੀਦ ਕੇ ਲਿਆਉਣੀ ਹੈ, 84 ਦੇ ਚੱਕਰ ਤੋਂ ਨਿਕਲਣਾ ਹੈ, ਜਮਾਂ ਤੋਂ ਛੁੱਟਣਾ ਹੈ, ਜਿਹੜੇ ਮੁਕਤੀ ਦੇ ਗਾਹਕ ਹਨ ਖਰੀਦਕਾਰ ਹਨ ਭਲੇ ਦਲਾਲ ਵਿਚਾਰ ਉਹਨਾਂ ਵਾਸਤੇ ਕਹਿੰਦੇ ਜਿਹੜੇ ਵਾਹਿਗੁਰੂ ਨਾਮ ਦੇ ਚਾਰ ਅੱਖਰ ਹੈ ਬੜੇ ਚੰਗੇ ਕਹਿੰਦੇ ਦਲਾਲ ਹੈ। ਜਿਵੇਂ ਜਿਹੜਾ ਦਲਾਲ ਹੈ ਨਾ ਆਪੋ ਵਿੱਚ ਹੀ ਉਹ ਗੱਲਬਾਤ ਕਰਾ ਦਿੰਦਾ, ਲੈਣ ਦੇਣ ਕਰਾ ਦਿੰਦਾ ਹੈ। ਆ ਸ਼ਹਿਰਾਂ ਵਿੱਚ ਵੀ ਅਸੀਂ ਕੋਈ ਚੀਜ਼ ਲੈਣ ਜਾਈਏ ਅਤੇ ਉਹ ਦਲਾਲ ਹੁੰਦੇ, ਉਹਨਾਂ ਰਾਹੀਂ ਲਈਏ ਅਤੇ ਉਹ ਸਾਰੀ ਗੱਲਬਾਤ ਵਿੱਚੇ ਕਰਾ ਦਿੰਦੇ। ਇਸ ਤਰ੍ਹਾਂ ਕਹਿੰਦੇ ਜਿਹੜੇ ਮੁਕਤੀ ਨੂੰ ਖਰੀਦਣ ਵਾਲੇ, ਇੱਕ ਤਾਂ ਨਾ ਖੰਡ ਖਰੀਦੇ ਗੁੜ ਖਰੀਦੇ, ਜਿਨ੍ਹਾਂ ਨੇ ਮੁਕਤੀ ਖਰੀਦਣੀ ਹੈ ਆ ਸਾਧ ਸੰਗਤ ਰੂਪੀ ਦੁਕਾਨ ਤੋਂ ਜਾ ਕੇ ਕਹਿੰਦੇ ਮੁਕਤੀ ਲੈਣੀ ਹੈ, ਕਹਿੰਦੇ ਉਹ ਉਹਨਾਂ ਦੇ ਵਿੱਚ ਦਲਾਲ ਹੈ ਵਾਹਿਗੁਰੂ ਨਾਮ। ਵੀ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਓ ਅਤੇ ਬਸ ਵਾਹਿਗੁਰੂ ਦਲਾਲ ਹੈ, ਇਹਨੇ ਮੁਕਤੀ ਦੇ ਨਾਲ ਗੱਲ ਕਰਾ ਦੇਣੀ, ਤੁਹਾਡੀ ਮੁਕਤੀ ਤੁਹਾਨੂੰ ਦੇ ਦੇਣੀ ਹੈ। ਇਸ ਕਰਕੇ ਦੋ ਜਿਹੜੇ ਦਲਾਲ ਹੈ ਕਹਿੰਦੇ ਚੰਗੇ ਵਿਚਾਰ ਲਓ ਇਹ ਮੁਕਤੀ ਰੂਪ ਖਰੀਦਣ ਵਾਸਤੇ। ਭਾਵ ਬੰਧਨ ਕੇ ਆਮ ਕੋ ਇਸ ਤਰ੍ਹਾਂ ਜਿਹੜੇ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਬੰਧਨ ਹੈ ਜਿਨ੍ਹਾਂ ਵਿੱਚ ਬੁੱਝਿਆ ਹੋਇਆ ਮਨੁੱਖ ਨੂੜਿਆ ਹੋਇਆ ਇੱਧਰ ਉੱਧਰ ਨਹੀਂ ਜਾ ਸਕਦਾ ਹੈ, ਉਹ ਹਉਮੈ ਕਰਕੇ ਬੰਧਨ ਪੈਂਦੇ ਹੈ। ਕਿਉਂਕਿ ਜਦੋਂ ਮੈਂ ਮੇਰੀ ਕਰਦਾ ਨਾ ਫਿਰ ਮੋਹ ਆਉਂਦਾ ਹੈ, ਇਸ ਨੂੰ ਮੋਹ ਕਰਕੇ ਫਿਰ ਫਸਦਾ ਹੈ, ਮੋਹ ਕਰਕੇ ਇੱਧਰ ਉੱਧਰ ਨਹੀਂ ਜਾਂਦਾ। ਕਈ ਹੁਣ ਜਿਨ੍ਹਾਂ ਦੇ ਅੰਦਰ ਹਉਮੈ ਵੀ ਆ ਮੇਰੇ ਮੇਰੇ ਹੈ ਅਤੇ ਉਹਨਾਂ ਕਰਕੇ ਮੋਹ ਆਉਂਦਾ, ਫਿਰ ਉਹ ਗੁਰਦੁਆਰਿਆਂ ਵੀ ਹਟ ਜਾਂਦੇ ਹੈ। ਕਥਾ ਕੀਰਤਨ ਦੇ ਕਹਿੰਦੇ ਟਾਈਮ ਹੀ ਨਹੀਂ ਲੱਗਦਾ ਸਾਡਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਵੀ ਇੱਕ ਉਹ ਬੰਧਨ ਵਿੱਚ ਮੋਹ ਵਿੱਚ ਫਸਿਆ ਹੋਇਆ ਸਿੱਖ ਸੀ, ਪਹਿਲਾਂ ਤਾਂ ਆਉਂਦਾ ਜਾਂਦਾ ਸੀ ਬਹੁਤ, ਉਹ ਸ਼ਾਦੀ ਹੋ ਗਈ, ਬੱਚੇ ਹੋ ਗਏ ਅਤੇ ਗਰੀਬੀ ਜੀ ਆ ਗਈ, ਫਿਰ ਜਾਈ ਨਾ, ਅਤੇ ਕਾਫੀ ਸਮੇਂ ਤੋਂ ਬਾਅਦ ਮਨ ਵਿੱਚ ਖਿਆਲ ਆਇਆ ਵੀ ਚਲੋ ਇੱਕ ਦਿਨ ਦਾ ਲੰਗਰ ਪਾਣੀ ਦਾ ਬੱਚਿਆਂ ਦਾ ਪਰਿਵਾਰ ਦਾ ਪ੍ਰਬੰਧ ਕਰਕੇ ਮਹਾਰਾਜ ਨੂੰ ਚਲੋ ਮੱਥਾ ਟੇਕ ਕੇ ਆਈਏ, ਹੁਣ ਤਾਂ ਨਹੀਂ ਆਪਾਂ ਰਹਿਣਾ ਉੱਥੇ ਮਹਾਰਾਜ ਕੋਲ, ਬਸ ਮੱਥਾ ਟੇਕ ਤੇ ਵਾਪਸ ਮੁੜ ਆਉਣਾ ਹੈ। ਤੇਜ਼ੀ ਨਾਲ ਚੱਲਿਆ ਹੈ, ਆਇਆ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ, ਮੱਥਾ ਟੇਕ ਕੇ ਤੇ ਉਦੋਂ ਹੀ ਵਾਪਸ ਪਰਤਣ ਲੱਗ ਪਿਆ। ਗੁਰੂ ਮਹਾਰਾਜ ਨੇ ਆਵਾਜ਼ ਮਾਰ ਲਈ, ਕਹਿੰਦੇ ਵੀ ਕੀ ਗੱਲ ਹੈ, ਅੱਗੇ ਤਾਂ ਕਾਫੀ ਦਿਨ ਰਹਿ ਜਾਂਦਾ ਸੀ ਅਤੇ ਹੁਣ ਤੂੰ ਮੱਥਾ ਟੇਕਦੇ ਸਾਰੀ ਪਿੱਛੇ ਨੂੰ ਦੌੜ ਰਹੇ ਹੈ, ਗੱਲ ਕੀ ਹੈ? ਕਹਿੰਦਾ ਮਹਾਰਾਜ ਪਰਿਵਾਰ ਬਹੁਤ ਵੱਡਾ ਹੈ, ਬੱਚੇ ਬੱਚੀਆਂ ਹੈ, ਘਰ ਗਰੀਬੀ ਆ ਗਈ, ਮੈਂ ਹੀ ਇੱਕ ਕਮਾ ਕੇ ਖਵਾਉਣ ਪਿਆਉਣ ਵਾਲਾ ਹੈ, ਪ੍ਰਬੰਧ ਕਰਨ ਵਾਲਾ ਹੈ, ਇੱਕ ਡੰਗ ਦਾ ਪ੍ਰਬੰਧ ਕਰਕੇ ਹੈ, ਕੱਲ੍ਹ ਨੂੰ ਕਰਨਾ ਹੈ, ਇਸ ਕਰਕੇ ਮੈਂ ਮਹਾਰਾਜ ਦਰਸ਼ਨ ਕਰਕੇ ਮੱਥਾ ਟੇਕ ਕੇ ਚੱਲਿਆ ਹੈ। ਗੁਰੂ ਮਹਾਰਾਜ ਨੇ ਸਮਝਾਇਆ, ਕਹਿੰਦੇ ਵੀ ਨਹੀਂ, ਇਹ ਤੂੰ ਮੋਹ ਵਿੱਚ ਫਸ ਕੇ ਇਹ ਇੱਧਰੋਂ ਨਾ ਹਟ, ਉਹ ਤਾਂ ਸਿਰ ਸਿਰ ਰਜਕਿਨ ਸੰਭਾਹੇ ਠਾਕਰ, ਕਾਹੇ ਮਨ ਭੋ ਕਰਿਆ ਨਾਨਕ, ਚਿੰਤਾ ਮਤ ਕਰੋ ਚਿੰਤਾ ਤਰੀ ਹੈ। ਗੁਰੂ ਨਾਨਕ ਸਾਹਿਬ ਜੀ ਕਰ ਰਹੇ ਆ ਵੀ ਚਿੰਤਾ ਤਾਂ ਉਸ ਪਰਮੇਸ਼ਰ ਨੂੰ ਲੱਗੀ ਹੋਈ ਜਿਹਨੇ ਤੈਨੂੰ ਵੀ ਬਣਾਇਆ, ਤੇਰੇ ਪਰਿਵਾਰ ਨੂੰ ਵੀ ਹੈ, ਉਹਨੇ ਸਾਰੀ ਜ਼ਿੰਦਗੀ ਦਾ ਪ੍ਰਬੰਧ ਕੀਤਾ ਹੋਇਆ, ਤੂੰ ਵੀ ਇੱਧਰ ਲੱਗ। ਕਹਿੰਦਾ ਨਹੀਂ ਜੀ, ਮੈਂ ਨਹੀਂ, ਜੇ ਮੈਂ ਇੱਥੇ ਰਹਿ ਪਿਆ ਉਹ ਤਾਂ ਭੁੱਖੇ ਝਾਈ ਮਰ ਜਾਣਗੇ, ਪਾਪ ਲੱਗੂ, ਅਤੇ ਪਰਿਵਾਰ ਹੋਰ ਸਾਗ ਸੰਬੰਧੀ ਇਰਦ ਗਿਰਦ ਮੈਨੂੰ ਗਾਲਾਂ ਕੱਢਣਗੇ ਵੀ ਹੁਣ ਇਹ ਕਰਕੇ ਜਣ ਕੇ ਭੱਜ ਗਿਆ ਇਹ। ਹੁਣ ਗੁਰੂ ਮਹਾਰਾਜ ਨੇ ਦੇਖ ਲਿਆ ਵੀ ਇਹ ਤਾਂ ਹਉਮੈ ਵਿੱਚ ਫਸ ਕੇ ਹੁਣ ਜਕੜ ਵੱਜ ਗਿਆ, ਫਸ ਗਿਆ, ਇਹਨੂੰ ਕੱਢਣਾ ਹੈ। ਕਹਿਣ ਲੱਗੇ ਵੀ ਚੰਗਾ, ਜੇ ਤੂੰ ਨਹੀਂ ਰਹਿਣਾ ਆ ਇੱਕ ਤੈਨੂੰ ਅਸੀਂ ਪੱਤਰ ਲਿਖ ਕੇ ਦਿੰਦੇ ਹਾਂ, ਇਹ ਜਾਂਦਾ ਜਾਂਦਾ ਰਸਤੇ ਵੀ ਥੋੜ੍ਹਾ ਜਿਹਾ ਆਸੇ ਪਾਸੇ ਇੱਕ ਨਗਰ ਹੈ, ਉੱਥੋਂ ਦੀ ਸੰਗਤ ਨੂੰ ਫੜਾ ਜਾਈ ਇਹ ਚਿੱਠੀ। ਕਹਿੰਦਾ ਹਾਂ ਮਹਾਰਾਜ, ਇਹ ਤਾਂ ਮੈਂ ਕਰ ਸਕਦਾ ਹਾਂ ਅਤੇ ਰਹਿ ਨਹੀਂ ਸਕਦਾ। ਗੁਰੂ ਮਹਾਰਾਜ ਨੇ ਉਹ ਚਿੱਠੀ ਲੈ ਕੇ ਇਹਨੂੰ ਫੜਾ ਦਿੱਤੀ ਅਤੇ ਉਹ ਜਿਹੜੇ ਨਗਰ ਦਾ ਨਾਂ ਲਿਆ ਸੀ ਉਹ ਥੋੜ੍ਹਾ ਜਿਹਾ ਰਸਤੇ ਤੋਂ ਪਾਸੇ ਸੀ, ਦੌੜ ਭਾਜੀ ਕਰਕੇ ਗਿਆ ਅਤੇ ਉਹ ਧਰਮਸ਼ਾਲਾ ਵਿੱਚ ਸਾਧ ਸੰਗਤ ਦੇ ਅਸਥਾਨ 'ਤੇ ਗਿਆ ਅਤੇ ਉਹਨਾਂ ਨੂੰ ਕਹਿੰਦਾ ਵੀ ਆਹ ਮਹਾਰਾਜ ਨੇ ਚਿੱਠੀ ਭੇਜੀ ਹੈ, ਜਾਂ ਤੁਸੀਂ ਪੜ੍ਹ ਲਓ ਅਤੇ ਮੈਂ ਚੱਲਿਆ। ਉਹ ਕਹਿਣ ਲੱਗੇ ਵੀ ਤੂੰ ਥੋੜ੍ਹਾ ਬਹੁਤਾ ਲੰਗਰ ਵਿੱਚੋਂ ਜਲ ਪਾਣੀ ਛਕ ਲਾ ਅਤੇ ਅਸੀਂ ਪੜ੍ਹ ਲੈਂਦੇ ਹਾਂ। ਕਹਿੰਦੇ ਚਲੋ ਇੰਨੀ ਕੁ ਗੱਲ ਮੰਨ ਲੈਂਦੇ ਹਾਂ। ਉਹ ਲੰਗਰ ਪਾਣੀ ਵੱਲ ਨੂੰ ਚੱਲਿਆ ਗਿਆ ਅਤੇ ਸੰਗਤ ਨੇ ਉਹ ਚਿੱਠੀ ਪੜ੍ਹ ਲਈ। ਚਿੱਠੀ ਵਿੱਚ ਲਿਖਿਆ ਸੀ ਵੀ ਸਿੱਖ ਤਾਂ ਬਹੁਤ ਇਹ ਵਿਦਵਾਨ ਹੈ, ਪੜ੍ਹਿਆ ਲਿਖਿਆ, ਕਥਾ ਕੀਰਤਨ ਵੀ ਕਰ ਲੈਂਦਾ ਹੈ, ਪਰ ਮੋਹ ਵਿੱਚ ਫਸ ਗਿਆ ਹੈ ਸੰਗਤ ਜੀ, ਇਹਨੂੰ ਆਪਾਂ ਮੋਹ 'ਚੋਂ ਕੱਢਣਾ ਹੈ। ਬਸ ਸਾਡੀ ਖੁਸ਼ੀ ਇਹ ਹੈ ਸੰਗਤ ਵੀ ਇਹਨੂੰ 6 ਮਹੀਨੇ ਨਹੀਂ ਤੁਸੀਂ ਕਿਧਰੇ ਜਾਣ ਦੇਣਾ, ਪਹਿਰੇ ਲਾ ਕੇ ਇੱਥੇ ਰੱਖਣਾ ਹੈ, ਇਹ ਤੁਹਾਡੀ ਸੰਗਤ ਦੀ ਸੇਵਾ ਡਿਊਟੀ ਹੈ। ਉਹ ਜਿਹੜਾ ਸੰਗਤ ਨੇ ਪੜ੍ਹ ਲਈ, ਸਿੱਖਾਂ ਨੇ ਪੜ੍ਹਿਆ, ਹੋ ਗਏ ਉਹਦੇ ਉਦਾਲੇ, ਕਹਿੰਦੇ ਮੈਂ ਹੁਣ ਜਾਣਾ ਸਤਿ ਸ਼੍ਰੀ ਅਕਾਲ। ਉਹ ਕਹਿੰਦੇ ਚਿੱਠੀ ਵਿਚਾਰ ਲਿਖਿਆ, ਮਹਾਰਾਜ ਨੇ ਕਿਹਾ ਵੀ 6 ਮਹੀਨੇ ਨਹੀਂ ਜਾਣ, ਇਹਨੂੰ ਕਹਿੰਦੇ 6 ਮਹੀਨੇ, ਮੈਂ ਤਾਂ 1 ਮਿੰਟ ਨਹੀਂ, ਮੇਰੇ ਮਰ ਜਾਣਗੇ। ਉਹ ਕਹਿੰਦੇ ਤੇਰੇ ਮਰ ਜਾਣ ਚਾਹੁੰਦੇ ਰਹਿ ਤਾਂ ਮਹਾਰਾਜ ਦੀ ਖੁਸ਼ੀ, ਇਹ ਤਾਂ ਸਾਨੂੰ ਹੈਗਾ ਸੀ ਤਾਂ ਗੁਰੂ ਕਾ ਬਚਨ ਮੰਨਣ, ਕਿਉਂਕਿ ਜਿਹੜਾ ਬੰਧਨ ਹੈ ਨਾ ਜਿਹਦੇ ਵਿੱਚੋਂ ਨੂੜਿਆ ਗਿਆ ਹੈ, ਫਸ ਗਿਆ ਹੈ, ਇਹ ਬੜਾ ਜਕੜ ਜਾਂਦਾ, ਇਹਦੇ ਵਿੱਚ ਮਨੁੱਖ ਬਹੁਤ ਔਖਾ ਨਿਕਲਦਾ ਹੈ। ਅਤੇ ਉਹ ਗੁਰੂ ਮਹਾਰਾਜ ਨੇ ਕਹਿੰਦੇ ਵੀ ਇਹਨੂੰ ਕੱਢਣਾ, ਇਹ ਸਿੱਖ ਹੈ ਗੁਰੂ ਨਾਨਕ ਸਾਹਿਬ ਦਾ, ਜੇ ਵੀ ਫਸਿਆ ਰਿਹਾ ਤਾਂ ਅੱਗੇ ਕਿਵੇਂ ਇਹ ਜਮਾਂ ਤੋਂ ਛੁੱਟੂਗਾ। ਉਹ ਜਦੋਂ ਪਹਿਰੇ ਜੇ ਲਾ ਤੇ ਇੱਧਰ ਉੱਧਰ ਦੇਖਿਆ ਕਿ ਇਹ ਨਹੀਂ ਜਾਣ ਦਿੰਦੇ, ਆਖਰੀ ਕਹਿੰਦਾ ਵੀ ਚਲੋ ਹੁਣ ਜਿਵੇਂ ਤੁਸੀਂ ਕਹਿੰਦੇ ਹੈ, ਆਖਰੀ ਕਹਿੰਦੇ ਚਲੋ ਜਿਸ ਗੁਰੂ ਨੇ ਕਿਹਾ ਆਪੇ ਕਰਨਗੇ ਪ੍ਰਬੰਧ, ਆਪੇ ਪਰਮੇਸ਼ਰ ਕਰੂਗਾ, ਹੌਲੀ ਹੌਲੀ ਜੀ ਉੱਧਰ ਨੂੰ ਆ ਗਿਆ ਹੈ, ਕਥਾ ਕੀਰਤਨ ਕਰਨ ਲੱਗ ਪਿਆ। ਜਦੋਂ 6 ਮਹੀਨੇ ਲੰਘੇ, ਸੰਗਤ ਨੇ ਬਹੁਤ ਕੁਛ ਮਾਇਆ ਇਕੱਠੀ ਕਰਕੇ ਇਹਨੂੰ ਦੇ ਦਿੱਤੀ, ਹੋਰ ਕੱਪੜੇ ਕੁਪੜੇ ਲੀੜੇ ਬਹੁਤ ਦੇ ਤੇ। ਪੰਡ ਜੀ ਬੰਨ ਕੇ ਪੈਸੇ ਦੇ ਇਕੱਠੇ ਕਰਕੇ ਫਿਰ ਉਹ ਅੰਦਰ ਹੋਈ ਵੀ ਪਤਾ ਨਹੀਂ ਕੋਈ ਰਿਹਾ ਹੋ ਕਿ ਸ਼ਾਇਦ ਸਾਰੇ ਹੀ ਮਰ ਗਏ ਹੋਣ, ਇਹ ਪਤਾ ਤਾਂ ਲਈਏ, ਖਬਰਸਾਰ ਤਾਂ ਲਈਏ। ਚੱਲਿਆ ਤੇਜ਼ੀ ਨਾਲ ਉੱਧਰ, ਮਹਾਰਾਜ ਨੇ ਕਲਾ ਵਰਤਾ ਤੀ। ਉਹ ਜਦੋਂ ਇਹ ਦੋ ਚਾਰ ਦਿਨ ਨਾ ਆਇਆ, ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗ ਸੀ ਆਪੋ ਵਿੱਚ ਹੀ ਗੱਲਾਂ ਕਰਨ ਲੱਗੇ ਵੀ ਗੁਰੂ ਕਾ ਸਿੱਖ ਦੋ ਤਿੰਨ ਦਿਨ ਆਇਆ ਹੀ ਨਹੀਂ ਹੈ, ਪਤਾ ਨਹੀਂ ਕਿੱਧਰ ਚਲਿਆ ਗਿਆ, ਵਿਚਾਰੇ ਬੱਚੇ ਹੈ। ਇਹਨਾਂ ਦਾ ਹੁਣ ਆਪਾਂ ਨੂੰ ਕੁਝ ਥੋੜ੍ਹਾ ਬਹੁਤਾ ਦੇਖਣਾ ਚਾਹੀਦਾ, ਆਪਾਂ ਹੀ ਇਹਨਾਂ ਦਾ ਪ੍ਰਬੰਧ ਕਰ ਦਈਏ। ਚਲੋ ਆਪੇ ਜਦੋਂ ਆਊ ਫਿਰ ਸੰਭਾਲ ਲੂਗਾ, ਉਹਨਾਂ ਚਿਰ ਤਾਂ ਇਹਨਾਂ ਦਾ ਕਰੋ ਨਾ ਪ੍ਰਬੰਧ। ਅਤੇ ਕਹਿੰਦੇ ਗੱਲ ਤਾਂ ਵੀ ਠੀਕ ਹੈ, ਇੱਕ ਦੂਸਰੇ ਨੂੰ ਕਹਿ ਕੇ ਅੱਗੇ ਤੋਂ ਅੱਗੇ 6 ਮਹੀਨੇ ਦਾ ਰਾਸ਼ਨ ਪਾਣੀ ਇਕੱਠਾ ਕਰਕੇ ਇਹਨਾਂ ਦੇ ਘਰੇ ਰੱਖ ਦਿੱਤਾ। ਕਹਿੰਦੇ ਵੀ ਸਿੱਖ ਦਾ ਕੋਈ ਫਿਕਰ ਨਾ ਕਰੋ, ਆਏ ਜਾਂ ਨਾ ਆਏ, ਤੁਸੀਂ 6 ਮਹੀਨੇ ਛਕੋ ਛਕਾਓ, ਜੇ ਫਿਰ ਬਿਨਾਂ ਆਇਆ 6 ਮਹੀਨੇ ਦਾ ਫਿਰ ਇਕੱਠਾ ਕਰ ਦਿਆਂਗੇ ਅਸੀਂ, ਤੁਸੀਂ ਬੇਫਿਕਰ ਹੋ ਜਾਓ। ਇਸ ਤਰ੍ਹਾਂ ਬਸ ਹੁਣ ਕਿੱਥੇ ਤਾਂ ਇੱਕ ਡੰਗ ਦਾ ਮਸਾ ਲਿਆਉਂਦਾ ਸੀ, ਉਹ ਵੀ ਝਾਕਦੇ ਹੁੰਦੇ ਸੀ, ਕਿੱਥੇ 6 ਮਹੀਨੇ ਦਾ ਰਾਸ਼ਨ ਪਿਆ ਖੁੱਲ੍ਹਾ, ਅਤੇ ਬਾਪੂ ਨੂੰ ਕਿਹਨੇ ਚੇਤੇ ਕਰਨਾ। ਇਸੇ ਤਰ੍ਹਾਂ ਕਿਸੇ ਜ਼ਿਮੀਂਦਾਰ ਨੇ ਤਰਸ ਜਾ ਕਰ ਵੀ ਛੋਟੇ ਛੋਟੇ ਬੱਚੇ ਆ, ਚਲੋ ਦੁੱਧ ਪੀ ਲਿਆ ਕਰਨਗੇ, ਗਊ ਦੇ ਦਿੱਤੀ। ਕਹਿੰਦੇ ਦੂਜੇ ਕਹਿੰਦੇ ਵੀ ਆ ਪੱਠੇ ਪੁੱਠੇ ਸਾਡੇ ਖੇਤਾਂ 'ਚ ਵੱਢ ਲਿਆ ਕਰੋ, ਪਾ ਲਿਆ ਕਰੋ ਅਤੇ ਦੁੱਧ ਪੀ ਲਿਆ ਕਰੋ ਮੌਜ ਨਾਲ। ਉਹ ਪ੍ਰਬੰਧ ਹੋ ਗਿਆ ਹੈ। ਇੱਧਰ ਤਾਂ ਹੁਣ ਸਾਰੇ ਬੇਫਿਕਰ ਆ, ਇੱਧਰ ਇਹ ਮੋਹ ਵਿੱਚ ਫੱਜਾ, ਬੰਧਨ ਵਿੱਚ ਫਸਿਆ ਹੋਇਆ ਫਿਰ ਸੰਸਥਾ ਕਰ ਰਿਹਾ ਵੀ ਸ਼ਾਇਦ ਕੋਈ ਹੋਵੇ ਕਿ ਨਾ ਹੋਵੇ। ਦੂਰੋਂ ਦੇਖਿਆ ਨੇ ਵੀ ਬੱਚਾ ਖੇਡ ਰਿਹਾ ਬੱਚਿਆਂ ਨਾਲ, ਵੀ ਹੈਗੇ ਹੈ। ਫਿਰ ਤੇਜ਼ੀ ਨਾਲ ਚੱਲ ਰਿਹਾ ਵੀ ਜਾ ਕੇ ਮੈਂ ਗਲਵਕੜੀ ਵਿੱਚ ਲਵਾਂ, ਨਾਲ ਨੂੰ ਪੁੱਛਾਂ ਦੱਸਾਂ ਬੱਚੇ ਨੂੰ ਵੀ ਕਿਵੇਂ ਜਮਾਂ ਸਮਾਂ ਲੰਘਿਆ, ਤੂੰ ਖੇਡਦਾ ਹੈ, ਚਲੋ ਇਹ ਤੋਂ ਹੀ ਸਾਰੀ ਖਬਰ ਸਾਰ ਮਿਲ ਜਾਏਗੀ। ਅਤੇ ਜਦੋਂ ਬੱਚੇ ਨੇ ਖੇਡਦਿਆਂ ਖੇਡਦਿਆਂ ਇਹਨੂੰ ਦੇਖਿਆ ਹੈ ਤਾਂ ਉਹਨੇ ਦੌੜ ਲਾਤੀ ਘਰ ਵੱਲ ਨੂੰ, ਅਤੇ ਰੌਲਾ ਪੋਲਾ ਜਾਂਦਾ ਹੈ, ਮਾਂ ਬਾਪੂ ਆ ਰਿਹਾ ਭੁੱਖੇ ਮਰਾਂਗੇ। ਉਹ ਜਦੋਂ ਸੁਣਿਆ ਵੀ ਮੈਂ ਤਾਂ ਸਮਝਦਾ ਮੈਥੋਂ ਹੋ ਗਿਆ, ਇਹ ਦੂਜਾ ਕਹਿ ਸੋਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਵੀ ਇਹ ਐਸਾ ਹੈ ਜਿਹੜਾ ਮਨੁੱਖ ਸਿੱਖ ਬਣ ਕੇ ਨੂੜਿਆ ਜਾਏ ਨਾ ਵੱਜ ਜਾਏ, ਉਹਨੂੰ ਛਡਾਉਣ ਵਾਲਾ ਵੀ ਵਾਹਿਗੁਰੂ ਨਾਮ ਹੈ। ਕੋਈ ਨਾ ਕੋਈ ਬਹਾਨਾ ਬਣਾ ਤਾ ਜਿਵੇਂ ਸਤਿਗੁਰੂ ਨੇ ਕਰ ਲਿਆ, ਕੱਢ ਦਿੰਦੇ ਬੰਧਨ 'ਚੋਂ ਇਹ ਫਸਾਇਆ ਵੀ ਤੂੰ ਇਹ ਨਿਕਲੇ ਇੱਥੋਂ। ਸੋ ਇਸ ਕਰਕੇ ਕਵੀ ਕਹਿ ਰਿਹਾ ਜਿਹੜਾ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਬੰਧਨ ਹੈ ਜਿਹਨਾਂ ਵਿੱਚ ਫਸਿਆ ਮਨੁੱਖ ਘਰੋਂ ਨਹੀਂ ਨਾ ਨਿਕਲਿਆ, ਇਹ ਬਹੁਤ ਵੱਡਾ ਰੋਗ ਲੱਗ ਜਾਂਦਾ। ਜਿਵੇਂ ਰੋਗੀ ਮੰਜੇ 'ਤੇ ਪਿਆ ਰਹਿੰਦਾ, ਕਿਤੇ ਨਹੀਂ ਜਾਂਦਾ, ਇਹ ਕਹਿੰਦੇ ਉਹ ਬੰਧਿਆ ਬੱਝਿਆ ਹੋਇਆ ਮਨੁੱਖ ਘਰੇ ਪਿਆ ਰਹਿੰਦਾ, ਘਰੇ ਹੀ ਰਹਿੰਦਾ ਹੈ। ਉਹ ਰੋਗੀ ਵਾਸਤੇ ਦਵਾਈ ਚਾਹੀਦੀ ਹੁੰਦੀ ਹੈ, ਨਿਰੋਗਤਾ ਵਾਸਤੇ। ਕਹਿੰਦੇ ਇਹ ਜਿਹੜੇ 4 ਅੱਖਰ ਹੈ ਨਾ, ਇਹ 4 ਤਰ੍ਹਾਂ ਦੀ ਦਵਾਈ ਹੈ। ਜਿਹੜੇ ਤਰ੍ਹਾਂ ਤਰ੍ਹਾਂ ਦੇ ਬੰਧਨ ਇਹ ਹੈ ਰੋਗ, ਇਹਨਾਂ ਨੂੰ ਦੂਰ ਕਰਨ ਵਾਸਤੇ ਦਵਾਈ ਇਹ 4 ਤਰ੍ਹਾਂ ਦੀ 4 ਅੱਖਰ ਹੈ ਵਾਹਿਗੁਰੂ ਨਾਮ ਦੇ। ਜਿਹੜਾ ਸ਼ੱਕ ਲੈਂਦਾ ਉਹਦੇ ਰੋਗਾਂ ਨੂੰ ਇਹ ਨਾਸ ਕਰ ਦਿੰਦੀ ਹੈ। ਜਿਹੜੇ ਕੋਈ ਵੈਦ ਮਤ ਵਾਲੇ ਹਨ ਉਹ 4 ਦਵਾਈਆਂ ਉਹ 4 ਢੰਗਾਂ ਨਾਲ ਵੱਖਰੋ ਵੱਖਰੇ ਰੂਪ ਦੇ ਵਿੱਚ ਬਣਦੀਆਂ। ਇੱਕ ਤਾਂ ਧਾਤਾਂ ਤੋਂ ਬਣਦੀਆਂ, ਜਿਵੇਂ ਸੋਨਾ ਚਾਂਦੀ ਹੈ, ਪਾਰਾ ਪੂਰਾ ਜਿਹਾ ਹੈ, ਸਿੰਗਰਫ ਹੈ, ਸ਼ਿਲਾਜੀਤ ਹੈ, ਇਹ ਤਾਦਕ ਧਾਤੂਆਂ ਪਦਾਰਥਾਂ ਤੋਂ ਬਣੇ, ਜਿਹਨੂੰ ਰਸਾਇਣ ਕਿਹਾ ਜਾਂਦਾ ਹੈ। ਜਿਵੇਂ ਉਹ ਫਲਾਦ ਫਲੂਦ ਜਿਹਾ ਹੈ, ਇਹ ਸਾਰੀਆਂ ਧਾਤਾਂ ਭਸਮਾਂ ਪਾ ਕੇ ਬਣਾਈ ਜਾਵੇ ਰਸਾਇਣ ਬਣਾਈ ਜਾਏ। ਇੱਕ ਤਾਂ ਇਹ ਹੈ ਔਸ਼ਧੀ, ਦੂਜੀ ਹੈ ਜਿਹੜੀਆਂ ਕੋਈ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਮਲੱਠੀ ਜੀ, ਸੌਂਫ ਜੀ, ਇਸੇ ਤਰ੍ਹਾਂ ਜਮੈਣ, ਲੈਚੀਆਂ, ਲੌਂਗ ਇਤਾਦਿ, ਇਹ ਸਾਰੀਆਂ ਚੀਜ਼ਾਂ ਜੀਆਂ ਇਕੱਠੀਆਂ ਕਰਕੇ ਫਿਰ ਕੋਈ ਬਣਾਈ ਜਾਵੇ, ਇਹ ਦੂਜੀ ਔਸ਼ਧੀ ਹੈ। ਤੀਜੀ ਹੈ ਜਿਹੜੀ ਕੋਈ ਪਸ਼ੂ ਡੰਗਰ ਦੇ ਵਿੱਚੋਂ ਕੱਢ ਕੇ ਫਿਰ ਉਹਦੀ ਦਵਾਈ ਬਣਾਈ ਜਾਵੇ, ਜਿਵੇਂ ਆ ਕਸਤੂਰੀ ਹੈ, ਇਹ ਹੀਰੇ ਹਰਨ ਦੇ ਧੁੰਨੀ ਵਿੱਚੋਂ ਨਿਕਲਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਹਾਥੀ ਹੈ ਉਹਦੇ ਸਿਰ ਵਿੱਚ ਹੁੰਦਾ ਗਜ ਮੋਤੀ, ਸੱਚਾ ਮੋਤੀ ਕਹਿੰਦੇ ਆ, ਉਹ ਕੱਢ ਕੁੱਢ ਕੇ ਅਤੇ ਫਿਰ ਉਹ ਦਵਾਈ ਤਿਆਰ ਕੀਤੀ ਜਾਏ, ਇਹ ਤੀਜੀ ਹੈ। ਚੌਥੀ ਹੈ ਜਿਹੜਾ ਇਹ ਵਿੱਚ ਉਹਦੇ ਵਿੱਚ ਧਾਤੂਆਂ ਪਾਈ ਜਾਣ, ਵਿੱਚ ਜੜੀਆਂ ਬੂਟੀਆਂ ਪਾਈਆਂ, ਵਿੱਚ ਜਾਂ ਕਸਤੂਰੀ ਕਸਤੂਰੀ ਕੇਸਰ ਪਾਇਆ ਜਾਏ, ਇਹ ਤਿੰਨਾਂ ਚੌਹਾਂ ਦਾ ਮਿਲਾ ਕੇ ਜਿਹੜੀ ਔਸ਼ਧੀ ਕਰੀਏ, ਇਹ ਹੈ ਚੌਥੀ ਤਰ੍ਹਾਂ ਦੀ ਦਵਾਈ। ਇਉਂ ਜਿਹੜੇ ਵੈਦ ਲੋਕ ਹੈ ਚਾਰ ਤਰ੍ਹਾਂ ਦੀ ਦਵਾਈ ਦਿੰਦੇ ਹੁੰਦੇ ਆ। ਸੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਇਹ ਜਿਹੜੀ ਵਾਹਿਗੁਰੂ ਨਾਮ ਦੇ ਚਾਰ ਅੱਖਰ ਨੇ, ਇਹ ਚਾਰ ਤਰ੍ਹਾਂ ਦੀ ਦਵਾਈ ਹੈ। ਇਹ ਹੈ ਵੀ ਅਖਾ, ਇੱਕ ਤਾਂ ਹੁੰਦੀ ਨਾ ਦਵਾਈ ਖਾਣ ਨਾਲ ਫਾਇਦਾ ਹੁੰਦਾ, ਕੀ ਨਹੀਂ ਕਈਆਂ ਨੂੰ ਨਹੀਂ ਫਾਇਦਾ ਹੁੰਦਾ, ਕਹਿੰਦੇ ਇਹ ਅਖੈ ਦਵਾਈ ਹੈ ਵੀ ਇਹ ਫਾਇਦਾ ਕਰਨ ਵਾਲੀ, ਇਹਦਾ ਅਸਰ ਹੁੰਦਾ ਹੀ ਹੁੰਦਾ ਹੈ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਨਾ, ਉਹਦਾ ਰੋਗ ਗਵਾਉਂਦਾ ਹੀ ਗਵਾਉਂਦੀ ਹੈ ਇਹ ਵਾਹਿਗੁਰੂ ਨਾਮ। ਸੋ ਇਹ ਚਾਰ ਤਰ੍ਹਾਂ ਦੀ ਦਵਾਈ ਔਸ਼ਧੀ ਹੈ, ਜਿਹੜੇ ਚਾਰ ਅੱਖਰ ਹਨ, ਜਿਹੜਾ ਜਪਦਾ ਉਹਦੇ ਸਾਰੇ ਰੋਗਾਂ ਨੂੰ ਇਹ ਗਵਾ ਦਿੰਦੇ ਹਨ। ਵਾਹਿਗੁਰੂ ਅੱਖਰ ਭ੍ਰਮ ਤਮ ਕੋ ਸਮ ਭਾਨ। ਫਿਰ ਜਿਹੜਾ ਭਨ ਰੂਪੀ ਹਨੇਰਾ ਹੈ, ਬਹੁਤ ਵੱਡਾ ਕੁੱਪ ਹਨੇਰਾ, ਉਹਨੂੰ ਸੂਰਜ ਦੇ ਸਮਾਨ ਦੇਤ ਸਪਤ ਉਰਟਾਰ। ਸੂਰਜ ਚੜ ਜੇ ਕਿੰਨਾ ਮਰਜ਼ੀ ਕੁੱਪ ਹਨੇਰਾ ਪਿਆ ਹੋਵੇ, ਉਹ ਬੜੀ ਛੇਤੀ ਟਾਲ ਦਿੰਦਾ, ਦੂਰ ਕਰ ਦਿੰਦਾ। ਇਉਂ ਹਿਰਦੇ ਅੰਦਰ ਜਿਹੜਾ ਭਰਮ ਰੂਪੀ ਹਨੇਰਾ ਪਿਆ, ਉਹਨੂੰ ਸੂਰਜ ਦੇ ਸਮਾਨ ਹਿਰਦੇ ਵਿੱਚੋਂ ਬੜੀ ਛੇਤੀ ਇਹ ਦੂਰ ਕਰ ਦਿੰਦਾ ਵਾਹਿਗੁਰੂ ਨਾਮ। ਜੇ ਭਾਵ ਸਾਵਜ ਕਰ ਹੈ ਅਤੰਕਾ। ਕਵੀ ਜੀ ਕਹਿੰਦੇ ਜਿਹੜੇ ਗੁਰਸਿੱਖ ਸਿੰਘ ਸੰਸਾਰ ਰੂਪੀ ਜਿਹੜਾ ਵੀ ਬਹੁਤ ਵੱਡਾ ਹਾਥੀ ਹੈ, ਖਤਰਨਾਕ ਹੈ, ਇਹ ਤੋਂ ਡਰ ਜਾ ਧਾਰਨ ਕਰਦੇ, ਸੰਸਾਰ ਤੋਂ ਡਰਦੇ ਹਨ। ਨਾਮ ਕੇ ਹਰੀ ਤੱਕ ਹੈ ਸੋ ਅੰਕਾਰ। ਕਹਿੰਦੇ ਜਿਹੜਾ ਵਾਹਿਗੁਰੂ ਨਾਮ ਹੈ, ਕਹਿੰਦੇ ਬੱਬਰ ਸ਼ੇਰ ਹੈ, ਕਿਹੜੀ ਸ਼ੇਰ ਹੈ ਇਹਦਾ, ਕਹਿੰਦੇ ਅੰਕ ਤੱਕ ਲੈ ਸ਼ਰਨ ਪੈ ਜਾਣ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਣ, ਉਹਨਾਂ ਨੂੰ ਸੰਸਾਰ ਤੋਂ ਕੋਈ ਡਰ ਨਹੀਂ ਹੈ, ਕੋਈ ਡਰਨ ਦੀ ਲੋੜ ਨਹੀਂ ਹੈ, ਸੰਸਾਰ ਤੋਂ ਬਚਾ ਲਏਗਾ ਇਹ ਵਾਹਿਗੁਰੂ ਨਾਮ। ਜੇ ਨਰ ਗ੍ਰਸੇ ਕਲੂਖ ਹਮੇਸ਼ਾ। ਹੋਰ ਕਹਿੰਦੇ ਜਿਹੜੇ ਪੁਰਸ਼ ਜਿਹੜਾ ਆਹੇਸ਼ਾ ਕੀ ਹੈ, ਤਸ਼ਕ ਨਾਗ ਹੈ, ਵਾਸ਼ਕ ਨਾਗ ਹੈ, ਇਹ ਬੜੇ ਜ਼ਹਿਰੀਲੇ ਸੱਪ ਹੈ। ਕਹਿੰਦੇ ਜਿਹੜੇ ਪੁਰਸ਼ ਪਾਪਾਂ ਰੂਪੀ ਤਸ਼ਕ ਨਾਗ ਨਾਲ ਪਕੜੇ ਪਏ ਆ, ਫੜੇ ਪਏ ਹਨ। ਚਾਹੇ ਸ਼ਰਨ ਸੋ ਨਾਮ ਖਗੇਸ਼ਾ। ਇਹ ਜਿਹੜਾ ਵਾਹਿਗੁਰੂ ਨਾਮ ਹੈ ਭਾਈ, ਇਹ ਗਰੜ ਵਰਗਾ, ਇਹਦੀ ਸ਼ਰਨ ਵਿੱਚ ਚਲੇ ਜਾਣ, ਜਿੱਥੇ ਗਰੜ ਆ ਜਾਏ ਉੱਥੇ ਤਸ਼ਕ ਨਾਗ ਵਾਸ਼ਕ ਨਾਗ ਕੋਈ ਨਹੀਂ ਰਹਿੰਦਾ, ਸਭ ਭੱਜ ਜਾਂਦੇ ਹੈ। ਇਹਨਾਂ ਦੀਆਂ ਅੱਡੋ ਅੱਡੀ ਘੋੜਾ ਹੈ, ਕੋਈ ਅਨੰਤ ਨਾਗ ਹੈ, ਕੋਈ ਵਾਸ਼ਕ ਨਾਗ ਹੈ, ਕੋਈ ਪਦਮ ਨਾਗ ਹੈ, ਕੋਈ ਮਹਾਪਦਮ ਨਾਗ ਹੈ, ਕੋਈ ਤਸ਼ਕ ਨਾਗ ਹੈ, ਕੋਈ ਕੁਲੀਰ ਨਾਗ ਹੈ, ਕੋਈ ਕਰਕੋਟਕ ਨਾਗ ਹੈ, ਕੋਈ ਸੰਖ ਨਾਗ ਹੈ। ਇਹ ਜਿਹੜੇ ਆ ਯੋਗੀ ਲੋਕ ਹੈ, ਇਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਵੀ ਇਸ ਕੁਲ ਚੋਂ, ਇਸ ਤੋਂ, ਇਹ ਤਸ਼ਕ ਦੀ ਕੁਲ ਚੋਂ ਹੈ, ਇਹ ਵਾਸ਼ਕ ਨਾਗ ਵਿੱਚੋਂ, ਇਹ ਸ਼ੇਸ਼ ਨਾਗ ਵਿੱਚੋਂ ਹੈ। ਸੋ ਰਹੁ ਵਿਚਾਰ, ਇਹ ਕਵੀ ਜੀ ਕਹਿ ਰਹਿੰਦੇ ਆ ਵੀ ਜਿਹੜੇ ਪਾਪਾਂ ਰੂਪੀ ਕਾਲੇ ਨਾਗਾਂ ਨਾਲ ਫੜੇ ਪਏ ਆ ਨਾ, ਉਹ ਇਹ ਨਾਮ ਕਹਿੰਦੇ ਵਾਹਿਗੁਰੂ ਗਰੜ ਵੜ ਗਏ, ਉਹਦੀ ਸ਼ਰਨ ਪੈ ਜਾਣ, ਇਹ ਸਾਰੇ ਭਜਾਉਣ ਦਿੰਦਾ ਹੈ। ਭਾਵ ਸਾਗਰ ਮਹਿ ਖਾਤ ਜੇ ਗੋਤੂ। ਜਿਹੜੇ ਕੋਈ ਜੀਵ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਹੈ, ਡੁੱਬਣ ਰਹੇ ਹਨ। ਕਹੈ ਕਿਉਂ ਸ੍ਰੀ ਨਾਮ ਜੇ ਪੋਤੂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਹੈ, ਬਹੁਤ ਵੱਡਾ ਜਹਾਜ਼ ਹੈ, ਇਹਦਾ ਆਸਰਾ ਕਿਉਂ ਨਹੀਂ ਉਹ ਪਕੜ ਲੈਂਦੇ, ਨਾਮ ਰੂਪੀ ਜਹਾਜ਼ ਤੇ ਕਿਉਂ ਨਹੀਂ ਚੜ ਜਾਂਦੇ? ਸਿਮਰਨ ਮਹਿ ਕਿਛ ਖਰਚ ਨਾ ਖੇਦਾ। ਦੇਖੋ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਜਵਾਨ ਨਾਲ ਜਪਣਾ, ਮੰਨਣਾ ਹੀ, ਯਾਦ ਕਰਨਾ, ਇਹਦੇ ਨਾਲ ਨਾ ਤਾਂ ਕੋਈ ਖਰਚ ਹੁੰਦਾ, ਧੇਲਾ ਨਹੀਂ ਲੱਗਦਾ ਹੈ, ਕੋਈ ਰੁਪਈਏ ਥੋੜ੍ਹਾ ਲੱਗਦੇ ਆ। ਵਾਹਿਗੁਰੂ ਵਾਹਿਗੁਰੂ ਜਪਾਨ ਕਹਿਣਾ ਜਾਂ ਮਰਨਾ ਹੀ ਸਿਮਰਨਾ ਹੈ, ਅਤੇ ਬਾਕੀ ਇਹਦੇ ਨਾਲ ਕੋਈ ਖੇਚਲ ਵੀ ਨਹੀਂ ਹੈ, ਤਕਲੀਫ ਵੀ ਨਹੀਂ, ਔਖਿਆਈ ਵੀ ਨਹੀਂ ਹੈ। ਦੂਜਾ ਹੁਣ ਜੇ ਕੋਈ ਜੱਗ ਕਰਨਾ ਹੈ ਉਹਦੇ ਵਾਸਤੇ ਮਾਇਆ ਚਾਹੀਦੀ ਹੈ, ਜੇ ਕੋਈ ਦਾਨ ਦੂਨ ਕਰਨਾ ਉਹਦੇ ਵਾਸਤੇ ਵੀ ਮਾਇਆ ਚਾਹੀਦੀ, ਕਿਸੇ ਪਾਸੇ ਯਾਤਰਾ ਕਰਨ ਜਾਣਾ ਤਾਂ ਵੀ ਮਾਇਆ ਚਾਹੀਦੀ ਹੈ, ਜੇ ਕੋਈ ਪਾਠ ਪੂਜਾ ਘਰੇ ਕਰਾਉਣੀ ਤਾਂ ਵੀ ਮਾਇਆ ਚਾਹੀਦੀ ਹੈ। ਇਹ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਹੈ ਇਹਦੇ ਨਾਲ ਤਾਂ ਇਹਦਾ ਕੋਈ ਖਰਚੀ ਨਹੀਂ, ਇਹਦੀ ਮਾਇਆ ਦੀ ਲੋੜ ਨਹੀਂ ਹੈ, ਇਹ ਤਾਂ ਮੂੰਹ ਨਾਲ ਕਹਿਣਾ ਹੈ, ਮਨ ਨਾਲ ਸਿਮਰਨਾ। ਬਾਕੀ ਜਿਹੜੇ ਕੋਈ ਉਹ ਜਪ ਹੈ ਜਾਂ ਤਪ ਹੈ ਉਹ ਔਖੇ ਹੋ ਕੇ ਹੁੰਦੇ। ਹੁਣ ਜੇ ਜਲ ਧਾਰੇ ਕਰਨੇ ਆ ਉਹਦੇ ਕੋਲ ਤਾਂ ਖਿੱਚੜਤਾ ਹੋਊ ਨਾ ਠੰਡੇ ਪਾਣੀ ਨਾਲ, ਜੇ ਧੋਣੇ ਤਪਣੇ ਆ ਫਿਰ ਵੀ ਸਰੀਰ ਔਖਾ ਹੋਊਗਾ। ਇੱਧਰ ਤਾਂ ਨਹੀਂ ਕੋਈ ਖੇਚਲ ਹੁੰਦੀ, ਕੋਈ ਤਕਲੀਫ ਤਾਂ ਨਹੀਂ ਹੁੰਦੀ, ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਵੀ ਨਮੂਨੀਆ ਹੋ ਜੂਗਾ ਕਿ ਸਰੀਰ ਸੜੂ ਮੱਚੂ, ਕੁਛ ਨਹੀਂ ਹੁੰਦਾ, ਸਗੋਂ ਇਹ ਤਪਤ ਮੈਂ ਠਾਂਡ ਪਰਤਾਈ, ਅੰਤ ਪਿਆ ਦੁੱਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅਦੇਸੇ। ਇਹ ਸ਼ਾਂਤੀ ਠੰਡ ਵਰਤਾਉਣ ਵਾਲਾ, ਇਸ ਕਰਕੇ ਸਿਮਰਨ ਦੇ ਵਿੱਚ ਤਾਂ ਵੀ ਨਾ ਕੋਈ ਮਾਇਆ ਦਾ ਖਰਚ ਹੁੰਦਾ, ਨਾ ਕੋਈ ਖੇਦ ਹੁੰਦਾ, ਕੋਈ ਖੇਚਲ ਹੁੰਦੀ, ਤਕਲੀਫ ਹੁੰਦੀ, ਔਖਿਆਈ ਹੁੰਦੀ ਹੈ। ਸੁਖੇਨ ਸੁਖ ਦਾਨ ਅਸ਼ੇਦਾ। ਇਹ ਤਾਂ ਬਹੁਤ ਸੁੱਖ ਹੈ ਸੁੱਖਾਂ ਨੂੰ ਦੇਣ ਵਾਲਾ, ਵੀ ਸੁੱਖਾਂ ਦਾ ਦਾਨ ਵੀ ਅਸ਼ੇਦ ਦਿੰਦਾ, ਜਿਹੜੇ ਸੁੱਖ ਕਦੇ ਕੱਟੇ ਨਾ ਜਾਣ, ਇੱਧਰ ਉੱਧਰ ਨਾ ਹੋਣ, ਉਹੇ ਜੇ ਸੁੱਖ ਇਹ ਵਾਹਿਗੁਰੂ ਨਾਮ ਜਪਦਾ ਹੈ ਬਖਸ਼ਦਾ ਹੈ। ਇਸ ਕਰਕੇ ਭਾਈ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਹ ਤਕੜੇ ਹੋ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਇਹ ਤੁਹਾਨੂੰ ਸੁੱਖ ਹੀ ਸੁੱਖ ਦਾਨ ਦੇ ਦੇਵੇਗਾ, ਸੁੱਖ ਬਖਸ਼ ਦੇਵੇਗਾ। ਉਹ ਵੀ ਜਿਹੜੇ ਅਕੱਟ ਸੁੱਖ ਹੈ, ਜਿਹੜੇ ਕਿਤੇ ਤੁਹਾਡੇ ਕੋਲੋਂ ਸੁੱਖ ਜਾਣ ਨਾ। ਸੋ ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਵਾਹਿਗੁਰੂ ਨਾਮ ਦੀ ਮਹਿਮਾ ਜਪਣ ਦਾ ਫਲ ਬਹੁਤ ਹੀ ਸੋਹਣੇ ਢੰਗ ਨਾਲ ਖੋਲ ਖੋਲ ਕੇ ਬਿਆਨ ਕੀਤਾ ਹੈ। ਉਹ ਆਪਾਂ ਰਲ ਮਿਲ ਕੇ ਅੱਜ ਵਿਚਾਰ ਕਰਕੇ ਲਾਹਾ ਲਿਆ ਹੈ। ਇੱਥੇ ਗੁਰਮੰਤਰ ਦੀ ਮਹਿਮਾ ਸਮਾਪਤ ਹੋ ਗਈ ਹੈ। ਇਸ ਤੋਂ ਅੱਗੇ ਜਿਹੜਾ ਇਹ ਗ੍ਰੰਥ ਹੈ ਜਿਹਦਾ ਨਾਮ ਕਵੀ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਰੱਖਿਆ, ਇਹਦੇ ਸੰਬੰਧ ਵਿੱਚ ਕਹਿਣਗੇ ਵੀ ਇਹ ਜਿਹੜਾ ਗ੍ਰੰਥ ਹੈ ਮੈਂ ਕਿੱਥੋਂ ਕਿੱਥੋਂ ਇਹਦਾ ਸਹਾਰਾ ਲਿਖਿਆ। ਉਹ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਉਹਨੂੰ ਸਾਹਮਣੇ ਰੱਖ ਕੇ ਇਹ ਕਵੀ ਜੀ ਨੇ ਇਤਿਹਾਸ ਲਿਖਿਆ ਹੈ। ਸੋ ਇਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਕਿਵੇਂ ਆ ਕੇ ਮਿਲਿਆ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਆ ਕੇ ਖਡੂਰ ਸਾਹਿਬ 'ਚ ਭਾਈ ਬਾਲਾ ਜੀ ਦਾ ਕਿਵੇਂ ਮੇਲ ਮਿਲਾਪ ਹੋਇਆ, ਅਤੇ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲੇ ਜੀ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਵੇਂ ਅਵਤਾਰ ਹੋਇਆ, ਜਿਵੇਂ ਉਹਨਾਂ ਨੇ ਬਾਲ ਲੀਲਾ ਕੀਤੀ, ਜਿਵੇਂ ਉਹ ਚਾਰੇ ਚੱਕਾਂ ਵਿੱਚ ਨੱਖਾਂ ਆਕਾਸ਼ਾਂ ਪਤਾਲਾਂ ਵਿੱਚ ਰਗਏ, ਭਾਈ ਬਾਲਾ ਤੂੰ ਨਾਲ ਰਹੇ ਹਾਂ, ਸਾਰਾ ਕੁਝ ਦੇਖਦਾ ਰਹੇ ਹਾਂ, ਸਾਰੇ ਪ੍ਰਸੰਗ ਮਹਾਰਾਜ ਦੇ ਸੁਣਾ, ਸਾਨੂੰ ਵੀ ਸੰਗਤ ਨੂੰ ਵੀ। ਉਹ ਜੈ ਭਾਈ ਬਾਲਾ ਜੀ ਨੇ ਸਾਰੇ ਪ੍ਰਸੰਗ ਸੁਣਾਏ, ਪੈੜਾ ਮੁੱਖਾ ਖੱਤਰੀ ਨੇ ਸਾਰੇ ਪ੍ਰਸੰਗ ਉਹ ਲਿਖਤੀ ਰੂਪ ਵਿੱਚ ਲਿਖੇ, ਜਿਹਨੂੰ ਫਿਰ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਨਾਂ ਦਿੱਤਾ ਗਿਆ। ਹੁਣ ਭਾਈ ਬਾਲੇ ਵਾਲੀ ਜਨਮ ਸਾਖੀ ਕਿਵੇਂ ਹੋਂਦ ਵਿੱਚ ਆਈ, ਉਹਦੇ ਸੰਬੰਧ ਵਿੱਚ ਕਵੀ ਜੀ ਕੁਝ ਆਖਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਜਿਹੜਾ ਸਮਾਂ ਉਹ ਜਿੰਨਾ ਕੁ ਨੀਅਤ ਕੀਤਾ ਆਪਾਂ 7 ਮਿੰਟ ਉੱਪਰ ਹੀ ਜਾ ਰਹੇ ਹੈ, ਇੱਥੇ ਪ੍ਰਕਰਨ ਇਹ ਖਤਮ ਹੋ ਗਿਆ ਵਾਹਿਗੁਰੂ ਨਾਮ ਦੀ ਮਹਿਮਾ ਦਾ। ਅਗਲਾ ਪ੍ਰਕਰਨ ਆਪਾਂ ਕੱਲ੍ਹ ਨੂੰ ਪੜ੍ਹ ਸੁਣ ਕੇ ਲਾਹਾ ਲਵਾਂਗੇ ਜੀ। ਭਾਵ ਸਾਗਰ ਮਹਿ ਖਾਤ ਜਗੋਤੂ, ਗਾਹੈ ਕਿਉ ਨਾ ਸ਼੍ਰੀ ਨਾਮ ਜਪੋਤੂ। ਸਿਮਰਨ ਮਹਿ ਕਿਛ ਖਰਚ ਨਾ ਖੇਦਾ ਹੈ ਸੁਖੇਨ ਸੁਖ ਦਾਨ ਅਛੇਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨ ਅੰਗਤੀ ਕਿਰਪਾ ਨਿਦ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਪਾਰ ਉਤਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਤੂੰ ਠਾਕ